ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜਿੱਥੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਕਿਤਕ ਕਾਲ ਮਹਿ ਧਰ ਕਰ ਧੀਰਾ ਗੁਰਬਾਨੀ ਪੜ ਗੁਨੀ ਗਹੀਰਾ ਪਰਮ ਪ੍ਰੇਮ ਭੂਪਤ ਉਪਜਾਵਾ ਦਰਸ਼ਨ ਕਰਨ ਹੇਤ ਉਮਗਾਵਾ ਕਿਤਕ ਕਾਲ ਮਹਿ ਧਰ ਕਰ ਧੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਤ ਜੀ ਅੰਮ੍ਰਿਤ ਵੇਲੇ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਿਹਾ ਹੈ ਜੁਗੋ ਜੁਗ ਅਟਲ ਗੁਰਬਾਣੀ ਗੁਰਸ਼ਬਦ ਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਉਪਰੰਤ ਗੁਰਬਾਣੀ ਦੇ ਪਾਠ ਜਾਪ ਗੁਰਬਾਣੀ ਦਾ ਕੀਰਤਨ ਹੋਇਆ ਹੈ ਆਪ ਸੰਗਤਾਂ ਹਾਜ਼ਰੀਆਂ ਭਰਦੇ ਕੀਰਤਨ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਸੀ ਕੀਰਤਨ ਤੋਂ ਬਾਅਦ ਕੁਝ ਸਮਾਂ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਰਵਣ ਕਰ ਰਹੇ ਹਾਂ ਜਿਸ ਇਤਿਹਾਸ ਨੂੰ ਕਾਵਿ ਦੇ ਨਿਯਮਾਂ ਵਿੱਚ ਅਤੇ ਸਭ ਸੋਹਣੇ ਛੰਦਾਬੰਦੀ ਵਿੱਚ ਸ਼ਰਧਾ ਭਾਵਨਾ ਵਿੱਚ ਲੀਨ ਹੋ ਕੇ ਬਹੁਤ ਹੀ ਅਦਰ ਸਤਿਕਾਰ ਸਹਿਤ ਸੁੰਦਰ ਢੰਗ ਨਾਲ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਉਹ ਲੜੀਵਾਰ ਰੂਪ ਵਿੱਚ ਹੀ ਪੜ੍ਹ ਰਹੇ ਹਾਂ ਜਾਂ ਮੰਤਰਾ ਨਾਮ ਦੀ ਦਾਸੀ ਅਥਵਾ ਤੁਰਸਾਂ ਦਾਸੀ ਨੂੰ ਜਿਵੇਂ ਗੁਰੂ ਮਹਾਰਾਜ ਜੀ ਨੇ ਤ੍ਰਿਕਾਲ ਦਰਸੀ ਅਵਸਥਾ ਦੀ ਬਖਸ਼ਿਸ਼ ਕੀਤੀ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ ਉਹ ਪ੍ਰਸੰਗ ਉਸਦੇ ਨਾਲ ਹੀ ਮਨਸਿਕ ਸ਼ਾਹੂਕਾਰ ਦਾ ਕੁਝ ਪ੍ਰਸੰਗ ਜਿਸ ਤਰ੍ਹਾਂ ਇਹ ਸਿੰਗਲਾ ਦੀਪ ਵਿੱਚ ਗਿਆ ਸਦਾਵਤ ਸ਼ਹਿਰ ਤੋਂ ਸੌਦਾ ਖਰੀਦ ਕੇ ਇਹ ਸ਼ਿਵਰਾਜ ਦੀ ਧਾਨੀ ਵੀ ਸਿੰਗਲਾ ਦੀਪ ਚਲਿਆ ਗਿਆ ਇੱਥੇ ਰਹਿ ਕੇ ਅੰਮ੍ਰਿਤ ਵੇਲੇ 3 ਘੰਟੇ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰ ਲੈਂਦਾ ਹੈ ਫਿਰ ਮਹਾਰਾਜ ਦਰਜਾ ਉਤਰਦਾ ਹੈ, ਜੋ ਗੁਰਬਾਣੀ ਦੇ ਸ਼ਬਦ ਲਿਖੇ ਉਹਨਾਂ ਨੂੰ ਪੜ੍ਹਦਾ ਹੈ। ਦਿਨ ਚੜੇ ਕੜਾਹ ਪ੍ਰਸ਼ਾਦੀ ਦੇ ਕਰਕੇ ਮਹਾਰਾਜ ਨੂੰ ਭੋਗ ਲਵਾਉਂਦਾ ਹੈ। ਜਿਹੜੇ ਨਾਲ ਨੌਕਰ ਚਾਕਰ ਹਨ ਉਹਨਾਂ ਨੂੰ ਦੇਖ ਕੇ ਫਿਰ ਆਪ ਸੀਤ ਪ੍ਰਸ਼ਾਦ ਛਕ ਲੈਂਦਾ ਹੈ। ਫਿਰ ਸਾਰੀ ਦਿਹਾੜੀ ਜਿਹੜਾ ਕੋਈ ਸੌਦਾ ਖਰੀਦ ਕੇ ਲਿਆਂਦਾ ਉਹਨੂੰ ਵੇਚਣ ਦਾ ਕਰਤੱਵ ਕਰਦਾ ਅਤੇ ਨਫਾ ਲੈਂਦਾ ਹੈ। ਜਿਹੜੇ ਇੱਥੋਂ ਦੇ ਲੋਕ ਇਹਦੀ ਕਿਰਿਆ ਦੇਖ ਕੇ ਉਹ ਜਾਣੀਆਂ ਕਰਦੇ ਹੈ, ਕਿਉਂਕਿ ਇਹ ਸਾਰੇ ਠਾਕਰਾਂ ਦੀ ਪੱਥਰਾਂ ਦੀ ਪੂਜਾ ਕਰਨ ਵਾਲੇ ਸੀ, ਇਕਾਦਸ਼ੀ ਦਾ ਵਰਤ ਰੱਖਣ ਵਾਲੇ ਸੀ, ਮੱਥੇ 'ਤੇ ਤਿਲਕ ਲਾ ਕੇ ਤੇਲ ਧੋਤੀ ਜੀ ਬੰਨਣ ਵਾਲੇ ਸੀ। ਇਹਦੀ ਜਿਹੜੀ ਕਿਰਿਆ ਹੈ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਰੀਤੀ ਮਨਸਾਰਾ ਅਨੁਸਾਰ ਹੈ। ਇਹ ਕੋਈ ਵਰਤ ਨਹੀਂ ਰੱਖਦਾ, ਕੋਈ ਠਾਕਰਾਂ ਦੀ ਪੂਜਾ ਨਹੀਂ ਕਰਦਾ, ਕੋਈ ਮੱਥੇ 'ਤੇ ਤਿਲਕ ਨਹੀਂ ਲਾਉਂਦਾ ਹੈ। ਮਹਾਰਾਜ ਆਸ਼ੀਰ ਪ੍ਰਸ਼ਾਦ ਛੱਕ ਕੇ ਇਸ ਤਰ੍ਹਾਂ ਬਸ ਆਪਣੇ ਕਾਰਜ ਵੀ ਲੱਗ ਜਾਂਦਾ ਹੈ। ਸ਼ਾਮ ਨੂੰ ਫਿਰ ਬਾਣੀ ਪੜ੍ਹ ਕੇ ਬਰਾਜ ਜਾਂਦਾ ਹੈ। ਇੱਕ ਵਾਰੀ ਉਹ ਇਕਾਦਸ਼ੀ ਦਾ ਦਿਨ ਆਇਆ, ਸਾਰੇ ਸ਼ਹਿਰ ਦੇ ਲੋਕਾਂ ਨੇ ਰਾਜੇ ਸਮੇਤ ਵਰਤ ਰੱਖ ਲਿਆ। ਇਹਨੇ ਨਾ ਕੋਈ ਵਰਤ ਰੱਖਿਆ, ਨਾ ਕੋਈ ਪੂਜਾ ਕੀਤੀ। ਕਿਸੇ ਨੇ ਜਾ ਕੇ ਰਾਜੇ ਕੋਲ ਸ਼ਿਕਾਇਤ ਕਰ ਦਿੱਤੀ ਵੀ ਇਸ ਤਰ੍ਹਾਂ ਦਾ ਕੋਈ ਪੰਜਾਬ ਵੱਲੋਂ ਭ੍ਰਿਸ਼ਟ ਜਿਹਾ ਬਣ ਗਿਆ ਹੈ, ਕੁਝ ਵੀ ਨਹੀਂ ਕਰਦਾ ਹੈ। ਸੁਣ ਕੇ ਰਾਜੇ ਨੇ ਆਪਣੇ ਕੋਲ ਬੁਲਾ ਲਿਆ ਅਤੇ ਕਿਹਾ, ਸੁਣਿਆ ਵੀ ਤੂੰ ਠਾਕਰਾਂ ਨਹੀਂ ਮੰਨਦਾ, ਪੂਜਾ ਨਹੀਂ ਕਰਦਾ, ਮੱਥੇ 'ਤੇ ਤਿਲਕ ਨਹੀਂ ਲਾਉਂਦਾ ਹੈ, ਤੇਰਾ ਗੁਰੂ ਕਿਹੜਾ ਹੈ ਜੀ? ਤੂੰ ਇਹੋ ਜਿਹੀ ਤੂੰ ਖੋਟੀ ਰੀਤੀ ਸਿੱਖ ਲਈ ਹੈ, ਇਸ਼ਨਾਨ ਨਹੀਂ ਤੂੰ ਕਰਦਾ ਹੈ। ਫਿਰ ਕਹਿਣ ਲੱਗਿਆ ਵੀ ਮੈਂ ਜਿਵੇਂ ਆ ਕੁਝ ਸਮੇਂ ਤੋਂ ਬਾਅਦ ਕਰਮ ਕਾਂਡ ਦੀ ਰੀਤੀ ਚਲੀ ਹੈ ਵੀ ਸੂਰਜ ਚੜ੍ਹੇ ਨਹਾਉਣਾ, ਉਹ ਨਹੀਂ ਮੈਂ ਨਹਾਉਂਦਾ। ਜਿਵੇਂ ਵੇਦਾਂ ਸ਼ਾਸਤਰਾਂ ਵਿੱਚ ਪਹਿਰ ਰਾਤ ਨਹਿੰਦੇ ਉੱਠ ਕੇ ਇਸ਼ਨਾਨ ਕਰਨਾ ਉਹਦਾ ਫਲ ਲਿਖਿਆ, ਉਹ ਸੰਸਾਰ ਮੈਂ ਇਸ਼ਨਾਨ ਕਰਦਾ ਹਮੇਸ਼ਾ। ਇਸ ਤਰ੍ਹਾਂ ਇਹ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਨ ਦਾ ਬਹੁਤ ਫਲ ਲਿਖਿਆ ਹੋਇਆ। ਫਿਰ ਰਾਜੇ ਨੂੰ ਦੱਸਿਆ ਵੀ ਇਸ ਤਰ੍ਹਾਂ ਜੇ ਕੋਈ 3 ਘੰਟੇ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਕਰਦਾ ਹੈ, ਰੱਬ ਰੱਬ ਕਰਦਾ ਹੈ, ਉਹਨੂੰ ਜਿਵੇਂ ਕੋਈ 5 ਮਣ ਸੋਨੇ ਦਾ ਦਾਨ ਕਰੇ, ਇੰਨਾ ਫਲ ਪ੍ਰਾਪਤ ਹੁੰਦਾ ਹੈ। ਜੇ ਕੋਈ 1.5-2 ਘੰਟੇ ਰਾਤ ਰਹਿੰਦੇ ਉੱਠ ਕੇ ਇਸ਼ਨਾਨ ਕਰਕੇ ਰੱਬ ਰੱਬ ਕਰੇ, ਫਿਰ ਉਹਨੂੰ 5 ਮਣ ਸਵਾ ਚਾਂਦੀ ਦੇ ਦਾਨ ਕੀਤੇ ਜਿੰਨਾ ਫਲ ਮਿਲ ਜਾਂਦਾ ਹੈ। ਘੰਟਾ ਇਉਂ ਰਾਤ ਰਹਿੰਦੇ ਉੱਠ ਕੇ ਇਸ਼ਨਾਨ ਕਰਕੇ ਰੱਬ ਰੱਬ ਕਰੇ, ਉਹਨੂੰ ਜਿਵੇਂ ਕੋਈ 1.25 ਮਣ ਦੁੱਧ ਦਾ ਦਾਨ ਕਰ ਦੇਵੇ, ਇੰਨਾ ਕੁ ਫਲ ਹਾਜ਼ਰ ਹੋ ਜਾਂਦਾ ਹੈ। ਇਹ ਸੂਰਜ ਚੜ੍ਹਨ ਤੋਂ ਪਹਿਲਾਂ ਇਸ ਤਰ੍ਹਾਂ ਮੂੰਹ ਨੇਰੇ ਜੇ ਉੱਠ ਕੇ ਕੋਈ ਇਸ਼ਨਾਨ ਕਰ ਲਏ, ਉਹਨੂੰ 1.25 ਮਣ ਪਾਣੀ ਦੇ ਦਾਨ ਕਰ ਜਿੰਦਾ ਫਲ ਮਿਲ ਜਾਂਦਾ ਹੈ। ਬਾਕੀ ਵੀ ਸੂਰਜ ਚੜ੍ਹੇ ਕੋਈ ਨਹਾ ਲਏ, ਕੋਈ ਫਲ ਤਾਂ ਹੁੰਦਾ ਨਹੀਂ, ਪਾਪ ਨਹੀਂ ਹੁੰਦਾ, ਸਰੀਰ ਦੀ ਸਵੱਛਤਾ ਪਵਿੱਤਰਤਾ ਜ਼ਰੂਰ ਹੋ ਜਾਂਦੀ ਹੈ। ਇਹ ਇਸ਼ਨਾਨ ਦੀ ਮਰਜ਼ਾਦਾ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਉਹਨਾਂ ਦੀ ਆਗਿਆ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਫਿਰ ਵਾਹਿਗੁਰੂ ਜਪਣਾ, ਬਾਣੀ ਪੜ੍ਹਨੀ ਹੈ, ਉਹ ਮੈਂ ਕਰਦਾ ਹਾਂ। ਧਿਆਨ ਮੈਂ ਗੁਰੂ ਮਹਾਰਾਜ ਦਾ ਜਾਂ ਵਾਹਿਗੁਰੂ ਦਾ ਕਰਦਾ ਹਾਂ। ਅਤੇ ਇਹ ਜਿਹੜੀ ਪੱਥਰ ਪੂਜਾ, ਇਹਦਾ ਤਾਂ ਕੋਈ ਫਲ ਲਾਭ ਨਹੀਂ ਹੈ, ਨਾ ਇਹ ਪੱਥਰ ਕੋਈ ਖਾਂਦਾ, ਨਾ ਪੀਂਦਾ, ਨਾ ਬੋਲਦਾ, ਕੋਈ ਉਪਦੇਸ਼ ਦਿੰਦਾ। ਇਹਦੀ ਪੂਜਾ ਕਰਕੇ ਕੀ ਮੈਂ ਲੈਣਾ ਅਤੇ ਕੀ ਤੁਸੀਂ ਕੀ ਲੈ ਲਓਗੇ? ਇਸ ਕਰਕੇ ਮੈਂ ਇਸ ਪਾਸੇ ਪ੍ਰਦਿੱਤ ਨਹੀਂ ਹੈ। ਜਦੋਂ ਇਹਦੇ ਬਚਨ ਸੁਣੇ, ਕਮਾਈ ਵਾਲੇ ਬਚਨ ਸੀ, ਇਹ ਰਾਜੇ 'ਤੇ ਬਹੁਤ ਅਸਰ ਕਰ ਗਏ। ਜਿਵੇਂ ਪੱਕੀ ਮਨੋਗ ਦਾ ਫੈਰ ਮਾਰਿਆ, ਘਾਇਲ ਕਰ ਦਿੰਦਾ ਮਨੁੱਖ ਨੂੰ, ਇਸ ਤਰ੍ਹਾਂ ਇਹ ਕਮਾਈ ਵਾਲੇ ਬਚਨ ਸੀ ਅਤੇ ਇਹਦੇ 'ਤੇ ਅਸਰ ਕਰ ਗਏ। ਜਾਂ ਖਾਲੀ ਬੰਦੂਕ ਜੀ ਰੋਲਾ ਜਿਹਾ ਤਾਂ ਪਾਉਂਦੀ ਹੈ ਪਰ ਜ਼ਖਮੀ ਤਾਂ ਨਹੀਂ ਕਰਦੀ ਕਿਸੇ ਨੂੰ। ਇਸ ਤਰ੍ਹਾਂ ਮਨਮੁੱਖ ਲੋਕ ਜਿਹੜੇ ਹੈ ਬਿਨਾਂ ਕਮਾਈ ਤੋਂ ਗਿਆਨ ਦੀਆਂ ਗੱਲਾਂ ਜਾਂ ਕਿਸੇ ਨੂੰ ਸੁਣਾਉਂਦੇ ਉਪਦੇਸ਼ ਦਿੰਦੇ ਉਦੋਂ ਦਾ ਕੋਈ ਅਸਰ ਨਹੀਂ ਹੁੰਦਾ ਹੈ। ਫਿਰ ਰਾਜੇ ਨੇ ਕਿਹਾ ਵੀ ਜਿਸ ਗੁਰੂ ਤੋਂ ਤੂੰ ਸਿੱਖਿਆ ਲਈ ਹੈ ਉਹ ਕਿੱਥੇ ਨੇ ਅਤੇ ਉਹ ਕੀ ਕਰਦੇ ਨੇ, ਉਹਨਾਂ ਦੇ ਦਰਸ਼ਨ ਦਰਾਰ ਕਿਵੇਂ ਹੋ ਸਕਦੇ ਹੈ। ਉਹ ਜਿਵੇਂ ਇਹ ਰਾਜੇ ਨੇ ਮਨਸਕ ਸ਼ਾਹੂਕਾਰ ਕੋਲ ਮਹਾਰਾਜ ਦੇ ਦਰਸ਼ਨ ਦਰਾਰ ਕਰਨ ਲਈ ਅਤੇ ਉਪਦੇਸ਼ ਲੈਣ ਲਈ ਆਪਣੀ ਲਾਲਸਾ ਇੱਛਾ ਖਾਸ ਜ਼ਾਹਰ ਕੀਤੀ ਅਤੇ ਮਨਸਕ ਸ਼ਾਹੂਕਾਰ ਨੇ ਮਹਾਰਾਜ ਦਾ ਨਾਮ ਸੁਣ ਕੇ ਆਪਣੇ ਮਨ ਵਿੱਚ ਵੀ ਪ੍ਰੇਮ ਪਿਆਰ ਲਿਆਂਦਾ, ਗਲਾ ਰੁਕ ਗਿਆ, ਕੰਠ ਰੁਕ ਗਿਆ, ਗਦਬਦ ਬਾਣੀ ਹੋ ਗਈ। ਫਿਰ ਜਿਵੇਂ ਇਹ ਸ਼ਿਵਨਾਵ ਰਾਜੇ ਨੂੰ ਗੁਰੂ ਨਾਨਕ ਸਾਹਿਬ ਸੰਬੰਧੀ ਸਮਝਾਇਆ ਪੁਛਾਇਆ ਮਨਸਕ ਸ਼ਾਹੂਕਾਰ ਨੇ, ਉਹ ਜਿਹੜਾ ਪ੍ਰਸੰਗ ਹੈ ਅੱਜ ਆ ਰਿਹਾ ਦੀਵਾਨ ਵਿੱਚ, ਉਹ ਜਿਵੇਂ ਆਉਂਦਾ ਆਪਾਂ ਸ਼ਰਧਾ ਭਾਵਨਾ ਨਾਲ ਮਹਾਰਾਜ ਦੇ ਚਰਨਾਂ ਨਾਲ ਲਾ ਕੇ ਹਨੁਮਾਨ ਨੂੰ ਟਿਕਾ ਕੇ ਸੁਣੀਏ ਜੀ। ਕਿਤਕ ਕਾਲ ਮਹਿ ਧਾਰ ਕਰ ਧੀਰਾ, ਜਿਹੜਾ ਮਨ ਸੁਖ ਸ਼ਾਹੂਕਾਰ ਹੈ ਜਦੋਂ ਮਹਾਰਾਜ ਦਾ ਨਾਂ ਲਿਆ ਅਤੇ ਮਹਾਰਾਜ ਦੇ ਪ੍ਰੇਮ ਦੇ ਬਚਨ ਸੁਣਾਏ ਹੈ, ਇਹਦਾ ਕੰਠ ਰੁਕੀ ਹੈ, ਬਾਣੀ ਗਦਗਦ ਹੋ ਗਈ ਹੈ, ਲੂੰ ਕੰਡੇ ਖੜ੍ਹੇ ਹੋ ਗਏ। ਕੁਝ ਕੁ ਸਮੇਂ ਤੋਂ ਬਾਅਦ ਮਨ ਸੁਖ ਸ਼ਾਹੂਕਾਰ ਨੇ ਧੀਰਜ ਧਾਰ ਕੇ ਗੁਰਬਾਣੀ ਪੜ ਗੁਣੀ ਗਹੀਰਾ, ਗੁਣਾਂ ਦੇ ਗਹੀਰ ਸਮੁੰਦਰ ਸਤਿਗੁਰੂ ਉਹਨਾਂ ਦੀ ਬਾਣੀ ਪੜ੍ਹਨਾ ਕੀਤੀ ਹੈ। ਪਰਮ ਪ੍ਰੇਮ ਭੂਪਤ ਉਪਜਾਵਾ, ਪਵਿੱਤਰ ਬਾਣੀ ਨੂੰ ਸੁਣ ਕੇ ਜਿਹੜਾ ਸ਼ਿਵਨਾਵ ਰਾਜਾ ਉਸਨੇ ਬੜਾ ਭਾਰੀ ਪ੍ਰੇਮ ਪੈਦਾ ਕੀਤਾ ਆਪਣੇ ਮਨ ਵਿੱਚ। ਦਰਸ਼ਨ ਕਰਨ ਹੇਤ ਉਮਗਾਵਾ, ਵੈਸੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰੀਏ ਜਿਨ੍ਹਾਂ ਦੀ ਇਹ ਪਵਿੱਤਰ ਬਾਣੀ ਹੈ, ਮਨ ਨੂੰ ਸੁਣ ਕੇ ਸ਼ਾਂਤੀ ਆਉਂਦੀ ਹੈ, ਭੁਲੇਖੇ ਦੂਰ ਹੁੰਦੇ ਹੈ। ਇਸ ਤਰ੍ਹਾਂ ਇਹ ਆਪਣੇ ਮਨ ਵਿੱਚ ਇਸਨੇ ਦਰਸ਼ਨ ਕਰਨ ਵਾਸਤੇ ਚਾਹਿਆ ਹੈ। ਸੁਣ ਸ੍ਰੀ ਗੁਰ ਕੋ ਬਚਨ ਅਨੂਪਾ, ਸਵੇਰੇ ਗੁਰੂ ਮਹਾਰਾਜ ਦੇ ਬਚਨ ਰੂਪ ਬਾਣੀ ਜਿਹੜੇ ਹਨ ਉਹਨਾਂ ਨੂੰ ਸੁਣ ਕੇ ਅਨੂਪਮਹੀ, ਮਨ ਸੁਖ ਸੋ ਬੋਲਿਓ ਤਬ ਭੂਪਾ, ਮਨ ਸੁਖ ਸ਼ਾਹੂਕਾਰ ਦੇ ਸਾਥ ਸ਼ਿਵਨਾਵ ਰਾਜਾ ਇਉਂ ਬੋਲਿਆ ਚੱਲਿਆ ਹੈ। ਮੁਝ ਕੋ ਦਰਸ਼ਨ ਦੇ ਹੋ ਕਰਾਈ, ਵੀ ਮਨ ਸੁਖ ਸ਼ਾਹੂਕਾਰ ਜਿਸ ਗੁਰੂ ਮਹਾਰਾਜ ਦੇ ਤੂੰ ਸ਼ਬਦ ਮੈਨੂੰ ਸੁਣਾਏ ਹੈ, ਉਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਮੈਨੂੰ ਵੀ ਕਰਵਾ ਦੇ। ਕਰ ਉਪਕਾਰ ਦੀਨ ਕੀ ਨਿਆਏ, ਜਿਵੇਂ ਕਿਸੇ ਗਰੀਬ ਤੇ ਕੋਈ ਪਰਉਪਕਾਰ ਕਰੇ ਉਹਨੂੰ ਕੁਝ ਦੇ ਦੇਵੇ ਖੁੱਲਾ ਗੁਫਾ, ਇਸ ਤਰ੍ਹਾਂ ਮੈਂ ਵੀ ਗਰੀਬ ਦੇ ਵਾਂਗ ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਉਣ ਰੂਪ ਕਹਿੰਦੇ ਖੁੱਲਾ ਗੁਫਾ ਤੂੰ ਬਖਸ਼ ਦੇ। ਜਿਸ ਪ੍ਰਕਾਰ ਸ੍ਰੀ ਨਾਨਕ ਪੂਰਨ, ਇਹ ਵੀ ਮਨ ਸੁਖ ਸ਼ਾਹੂਕਾਰ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਪੂਰਨ ਸਤਿਗੁਰੂ ਹਨ, ਮਿਲ ਹੈ ਉਪਾਇ ਕਰੋ ਸੋ ਤੂਰਨ, ਜਿਸ ਤਰ੍ਹਾਂ ਮੈਨੂੰ ਛੇਤੀ ਮਿਲ ਨਾ ਉਹ ਛੇਤੀ ਉਪਰਾਲਾ ਹੀਲਾ ਤੂੰ ਵੀ ਕਰ ਕਰਾ ਸ਼ਾਹੂਕਾਰ। ਗਵਨੋ ਮੈਂ ਆਪ ਤੁਮਰੇ ਸੰਗਾ, ਮੈਂ ਤਾਂ ਸਿੱਧਾ ਸਪਸ਼ਟ ਕਹਿਣਾ ਹੈ ਮਨ ਸੁਖ ਸ਼ਾਹੂਕਾਰਾ ਮੈਂ ਤੇਰੇ ਹੁਣ ਨਾਲ ਹੀ ਚੱਲਦਾ ਹਾਂ। ਅੱਜ ਕਰ ਦੇਸ਼ ਰਾਜ ਸਰ ਬੰਗਾ, ਜਿੰਨਾ ਸਾਰਾ ਰਾਜ ਭਾਗ ਹੈ ਸਾਰਾ ਇਲਾਕਾ ਛੱਡ ਕੇ ਵੀ, ਕਰ ਕੇ ਦਰਸ਼ਨ ਭਰਮ ਮਿਟਾਵੋ, ਇਹ ਤੇਰੇ ਵਾਂਗ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਮਨ ਦੇ ਭਰਮ ਭੁਲੇਖੇ ਮਿਟਾਵਾਂਗਾ। ਉਪਦੇਸ਼ ਪਰਮ ਪਦ ਪਾਵੋ, ਤੇਰੇ ਵਾਂਗ ਹੀ ਮਹਾਰਾਜ ਤੋਂ ਉਪਦੇਸ਼ ਲੈ ਕੇ ਜਿਹੜਾ ਉੱਚਾ ਅਹੁਦਾ ਹੈ ਤੇਰੇ ਵਰਗੀ ਅਵਸਥਾ ਮੈਂ ਪ੍ਰਾਪਤ ਕਰਾਂਗਾ। ਜਿਨਕੇ ਬਚਨ ਚੁਬੇ ਮਨ ਮੇਰੇ, ਗੁਰੂ ਨਾਨਕ ਸਾਹਿਬ ਦੇ ਬਾਣੀ ਰੂਪ ਜਿਹੜੇ ਬਚਨ ਮੇਰੇ ਮਨ ਦੇ ਵਿੱਚ ਖੁੱਬ ਗਏ ਹਨ, ਸ਼ਾਂਤ ਨ ਆਵਤ ਬਿਨ ਅਬ ਹੇਰੇ, ਇਹ ਸ਼ਾਹੂਕਾਰਾ ਗੁਰੂ ਨਾਨਕ ਸਾਹਿਬ ਦੇ ਦੇਖੇ ਤੋਂ ਬਗੈਰ ਤਾਂ ਹੁਣ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਹੈ। ਬਨਜ ਨਿਕਟ ਹੈ ਤੁਮਰੇ ਜੇਤੋ, ਬਾਕੀ ਜੇ ਤੂੰ ਕਹੇ ਵੀ ਮੈਂ ਤਾਂ ਜਹਾਜ਼ ਲੱਦ ਕੇ ਲਿਆਇਆ, ਇਹ ਸੌਦਾ ਪੱਤਾ ਇੱਥੇ ਵੇਚਣਾ ਹੈ, ਫਿਰ ਵਿਕੂਗਾ, ਫਿਰ ਮੈਂ ਜਾਊਂਗਾ। ਕਹਿੰਦੇ ਜਿਹੜਾ ਤੇਰੇ ਕੋਲ ਸੌਦਾ ਪਤਾ ਵੇਚਣ ਵਾਲਾ ਹੈ ਨਾ ਸਾਜੋ ਸਮਾਨ, ਸੌਦਾ ਕਰ ਹੋ ਸਦਨ ਮਮ ਤੇ ਤੋ। ਕਹਿੰਦੇ ਮੇਰੇ ਘਰ ਨਾਲ ਪਾ, ਮੇਰੇ ਨਾਲ ਹੀ ਸਾਰਾ ਉਹਦਾ ਇਕੱਠਾ ਹੀ ਸੌਦਾ ਕਰ ਲਾ, ਜਿੰਨੇ ਰੁਪਈਏ ਲੈਣੇ ਸਾਰੇ ਦੇ ਇਕੱਠੇ ਹੀ ਲੈ ਲਾ ਮੇਰੇ ਪਾਸੋਂ। ਗਮ ਨਾ ਹੋ ਪੁੰਨ ਨੈ ਬਿਲਮ ਲਗਾਵਾ, ਫਿਰ ਵੀ ਤੂੰ ਮੇਰੇ ਨਾਲ ਚੱਲ ਸ਼ਾਹੂਕਾਰ ਤੇ ਦੇਰੀ ਨਗਾ ਨਾ ਲਗਾ। ਜੈ ਸ੍ਰੀ ਨਾਨਕ ਤਾਹਾਂ ਪੁਚਾਵੋ। ਗੁਰੂ ਨਾਨਕ ਸਾਹਿਬ ਜੀ ਅਜੋਕੇ ਸਮੇਂ ਵਿੱਚ ਰਹਿੰਦੇ, ਉੱਥੇ ਮੈਨੂੰ ਛੇਤੀ ਦੇ ਕੇ ਪੁਚਾ। ਜਾਗਿਓ ਪ੍ਰੇਮ ਭੂਪਤ ਵੱਡ ਭਾਗੀ, ਕਿਉਂਕਿ ਵੱਡੇ ਭਾਗਾਂ ਵਾਲਾ ਜਿਹੜਾ ਇਹ ਸ਼ਿਮਨਾਗ ਰਾਜਾ, ਇਹਦੇ ਅੰਦਰ ਐਸਾ ਪ੍ਰੇਮ ਪਿਆਰ ਜਾਗਿਆ ਹੈ। ਭਿਖ ਮਾਨ ਸੁਖ ਬੋਲਿਓ ਅਨੁਰਾਗੀ, ਪ੍ਰੇਮ ਦੇ ਕੇ ਫਿਰ ਪ੍ਰੇਮੀ ਪਿਆਰਾ ਮਨ ਸੁਖ ਸ਼ਾਹੂਕਾਰ ਬੋਲਿਆ ਇਸ ਤਰ੍ਹਾਂ, ਅਸ ਪ੍ਰਕਾਰ ਨਹਿ ਕਰ ਹੋਰ ਜਾਨਾ। ਇਹ ਰਾਜੇ ਇਸ ਤਰ੍ਹਾਂ ਤਾਂ ਨਾ ਤੂੰ ਕਰ ਵੀ, ਇਹ ਰਾਜ ਭਾਗ ਨਾ ਛੱਡ ਤੇ ਤੇਜੀ ਨਾ ਕਰ, ਤੇ ਸੌਦਾ ਪਤਾ ਵੀ ਮੈਨੂੰ ਹੀ ਦੇ ਦੇ, ਮੇਰੇ ਕੋਲ ਰੁਪਈਏ ਲੈ ਲਏ ਤਾਂ ਬਿਲਕੁਲ ਤੂੰ ਕੰਮ ਕਰ। ਤਾਜ ਕਰ ਦੇਸ਼ ਨਾ ਬਨ ਹੈ ਭਿਆਨਾ, ਇੱਥੋਂ ਦਾ ਤੂੰ ਮਾਲਕ ਹੈ, ਰਾਜ ਭਾਗ ਛੱਡ ਕੇ ਤੇਰਾ ਮੇਰੇ ਨਾਲ ਨੀ ਜਾਣਦਾ ਜਾਣਾ ਬਣਦਾ ਪੰਜਾਬ ਨੂੰ, ਜੇ ਤੂੰ ਮਚਲ ਹੋ ਸੰਗ ਤੇ ਦੇਸ਼ਾ। ਬਾਕੀ ਗੱਲ ਇਹ ਵੀ ਹੈ ਵੀ ਜੇ ਤੂੰ ਮੇਰੇ ਨਾਲ ਇਸ ਤਰ੍ਹਾਂ ਚੱਲੇਗਾ ਨਾ ਪੰਜਾਬ ਨੂੰ, ਬਹੁ ਦਿਨ ਮਹਿ ਦਰ ਸਹਿ ਜਗ ਤੇ ਸ਼ਾ। ਅੱਗੇ ਕਹਿੰਦੇ ਆ ਸਮੁੰਦਰ ਹੈ, ਇਹਦੇ ਵਿੱਚ ਜਹਾਜ਼ ਦੇ ਰਸਤਾ ਤੈਅ ਕਰਨਾ ਪਊ, ਬਹੁਤ ਦਿਨਾਂ ਤੋਂ ਬਾਅਦ ਕਿਤੇ ਪੰਜਾਬ ਪੁੱਜਾਂਗੇ, ਫਿਰ ਮਹਾਰਾਜ ਕੋਲ ਜਾ ਕੇ ਤੂੰ ਦਰਸ਼ਨ ਕਰ ਸਕੇਗਾ। ਇਹਾ ਪ੍ਰੇਮ ਕਰ ਚਿਤ ਵਹਿ ਮਨ ਮੈਂ, ਜੇ ਤੂੰ ਮਨ ਵਿੱਚ ਇੱਥੇ ਹੀ ਪ੍ਰੇਮ ਕਰਕੇ ਮਹਾਰਾਜ ਨੂੰ ਯਾਦ ਕਰਨ ਲੱਗ ਜਾਵੇ। ਦਰਸ਼ਨ ਦੇਖਾ ਥੋਰਨ ਦਿਨ ਮੈਂ, ਫਿਰ ਮੈਂ ਕਹਿਣਾ ਵੀ ਫਿਰ ਤਾਂ ਥੋੜੇ ਕਿਤੇ ਨਾ ਵੀ ਤੂੰ ਆਪਣੇ ਘਰੇ ਹੀ ਆਪਣੀ ਰਾਜਧਾਨੀ ਵਿੱਚ ਹੀ ਮਹਾਰਾਜ ਦੇ ਦਰਸ਼ਨ ਕਰ ਲਵੇਗਾ। ਸ੍ਰੀ ਨਾਨਕ ਜੀ ਅੰਤਰ ਜਾਮੀ, ਜਿਹੜੇ ਮੇਰੇ ਗੁਰੂ ਨਾਨਕ ਸਾਹਿਬ ਪੂਰੇ ਸਤਿਗੁਰੂ ਦਿਲਾਂ ਦੀਆਂ ਜਾਣਨ ਵਾਲੇ ਅੰਤਰ ਜਾਮੀ ਹੈ, ਸਰਬ ਥਾਨ ਗਿਆਤਾ ਜਗ ਸਵਾਮੀ, ਸੰਸਾਰ ਦੇ ਸਵਾਮੀ ਹੈ, ਸਾਰੇ ਥਾਵਾਂ ਦਾ ਉਹਨਾਂ ਨੂੰ ਸਮਝ ਹੈ, ਉਹਨਾਂ ਨੂੰ ਪਤਾ ਹੈ ਵੀ ਕਿੱਥੇ ਕਿੱਥੇ ਸਾਨੂੰ ਕੋਈ ਚੇਤੇ ਕਰ ਰਿਹਾ ਹੈ। ਪੂਰਨ ਪ੍ਰੇਮ ਦੇਖ ਕਰ ਤੇਰਾ, ਇਹ ਸ਼ਿਵਨਾਵ ਰਾਜੇ ਇਸ ਮੇਰੇ ਗੁਰੂ ਨਾਨਕ ਸਾਹਿਬ ਤੇਰਾ ਪੂਰਾ ਪ੍ਰੇਮ ਦੇਖ ਕੇ, ਦਰਸ਼ਨ ਦੇਹ ਆਏ ਬਿਨ ਦੇਰਾ, ਕਹਿੰਦੇ ਤੈਨੂੰ ਕਿਧਰੇ ਜਾਣ ਦੀ ਲੋੜ ਨੀ, ਬਿਨਾਂ ਦੇਰੀ ਤੋਂ ਆ ਕੇ ਆਪੇ ਤੈਨੂੰ ਦਰਸ਼ਨ ਇੱਥੇ ਹੀ ਦੇ ਦੇਣਗੇ। ਕਹਿਤ ਨਿਰਪਤ ਪਰਖੋ ਇੱਕ ਇਸ ਭਾਂਤੀ, ਸਵੇਰੇ ਕਹਿਣ ਲੱਗਿਆ ਹੇ ਮਨਸੁਖ ਸ਼ਾਹੂਕਾਰ, ਜੇ ਭਲਾ ਗੁਰੂ ਨਾਨਕ ਸਾਹਿਬ ਮੇਰੇ ਘਰ ਵਿੱਚ ਜਾਂ ਮੇਰੀ ਰਾਜਧਾਨੀ ਵਿੱਚ ਆ ਜਾਣ, ਮੈਂ ਕਿਹੜਾ ਪਹਿਲਾਂ ਉਹਨਾਂ ਦੇ ਦਰਸ਼ਨ ਕੀਤੇ, ਮੈਂ ਉਹਨਾਂ ਦੀ ਕਿਵੇਂ ਪਰਖ ਕਰਾਂਗਾ, ਕਿਵੇਂ ਸਮਝਾਂਗਾ ਵੀ ਇਹ ਗੁਰੂ ਨਾਨਕ ਸਾਹਿਬ ਜੀ ਹੈ। ਮੁਝੇ ਬਤਾਵੋ ਗੋਤ ਸੁਜਾਤੀ, ਇਸ ਕਰਕੇ ਵੀ ਮਨ ਸ਼ਾਹੂਕਾਰਾ, ਉਹਨਾਂ ਦਾ ਗੋਤ ਕੀ ਹੈ, ਉਹਨਾਂ ਦੀ ਜਾਤ ਕੀ ਹੈ, ਕਿਹੜੇ ਉਹ ਗੋਤ ਵਿੱਚੋਂ ਹੈ ਤੇ ਕਿਹੜੀ ਜਾਤ ਵਿੱਚੋਂ ਹਨ, ਕਿਸ ਪ੍ਰਕਾਰ ਕੋ ਵੇਖ ਸਰੀਰਾ। ਬਾਕੀ ਇਹ ਵੀ ਦੱਸ ਵੀ ਗੁਰੂ ਨਾਨਕ ਸਾਹਿਬ ਜੀ ਆਪਣੇ ਸਰੀਰ ਤੇ ਲਿਬਾਸ ਕਿਹੋ ਜਿਹਾ, ਬਸਤਰ ਕੱਪੜੇ ਜੇ ਕਿਹੋ ਜੇ ਪਹਿਨ ਕੇ ਰੱਖਦੇ ਹਨ। ਕੌਣ ਨਗਰ ਰਹਿ ਗੁਣੀ ਗਹੀਰਾ, ਜਿਹੜੇ ਗੁਣਾਂ ਦੇ ਗਹੀਰ ਸਮੁੰਦਰ ਹੈ ਨਾ ਗੁਰੂ ਨਾਨਕ ਸਾਹਿਬ ਜੀ, ਇਸ ਸਮੇਂ ਕਿਹੜੇ ਉਹ ਨਗਰ ਵਿੱਚ ਕਿਹੜੇ ਸ਼ਹਿਰ ਵਿੱਚ ਰਹਿੰਦੇ ਹਨ। ਸੁਣ ਮਨ ਸੁਖ ਨੈ ਬਚਨ ਉਚਾਰਾ, ਆਸ਼ਾ ਰਾਜੇ ਤੋਂ ਸੁਣ ਕੇ ਸਨਮੁਖ ਸ਼ਾਹੂਕਾਰ ਨੇ ਬਚਨ ਕਿਹਾ ਇਸ ਤਾਂ ਹੀ, ਤਿੰਨ ਕੋ ਪਰਖਨ ਦੁਸ਼ਤਰ ਭਾਰਾ। ਕਹਿੰਦੇ ਵੀ ਹਾਂ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਪਰਖਣਾ ਵੀ ਇਹੀ ਗੁਰੂ ਨਾਨਕ ਸਾਹਿਬ ਹੈ, ਇਹ ਔਖਾ ਜਿਹਾ ਕੰਮ ਹੀ ਹੈ। ਬੇਦੀ ਬੰਸ ਖੱਤਰੀ ਜਾਤੀ, ਹਾਂ ਜੀ ਮੈਂ ਤੈਨੂੰ ਦੱਸ ਦਿੰਦਾ, ਬੇਦੀਆਂ ਦੀ ਬੰਸ ਹੈ, ਜਾਤ ਉਹਨਾਂ ਦੀ ਖੱਤਰੀ ਹੈ। ਜਨਮਪੁਰੀ ਤਲਵੰਡੀ ਖਿਆਤੀ, ਉਹਨਾਂ ਦਾ ਜਿਹੜਾ ਅਵਤਾਰ ਧਾਰਨ ਵਾਲਾ ਸਥਾਨ ਰਾਏ ਭੋਏ ਦੀ ਤਲਵੰਡੀ ਹੈ, ਉਹ ਵਾਰਦਾ ਇਲਾਕੇ ਵਿੱਚ ਪ੍ਰਸਿੱਧ ਹੀ ਹੈ। ਕ੍ਰਿਤ ਕਰੀ ਕੱਛਪੁਰ ਸੁਲਤਾਨ, ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਜਾ ਕੇ ਕੁਝ ਕਹਿੰਦੇ ਮੁੰਡੀ ਖਾਨੇ ਦਾ ਕੰਮ ਕੀਤਾ ਸੀ ਆਪ ਤਾਜ ਦੀਨੋ ਮੋਦੀ ਖਾਨਾ ਗੁਰੂ ਨਾਨਕ ਸਾਹਿਬ ਨੇ ਜਿਹੜਾ ਮੋਦੀ ਖਾਨੇ ਦਾ ਕੰਮ ਬਿਲਕੁਲ ਛੱਡ ਦਿੱਤਾ ਹੈ। ਵੇਖ ਅਤੀਤਨ ਕਾ ਤਨ ਵੇਸੇ ਫਿਰ ਉਹਨਾਂ ਦੇ ਸਰੀਰ ਦੇ ਉੱਪਰ ਜਿਹੜਾ ਲਿਬਾਸ ਹੈ ਨਾ ਕਹਿੰਦੇ ਬਰਕਤਾਂ ਵਾਲਾ ਹੈ ਅਤੀਤਾਂ ਵਾਲਾ ਤਿਆਗੀਆਂ ਬਰਾਗੀਆਂ ਵਾਲਾ ਹੈ। ਸੰਗ ਕਰਤ ਮਾਇਕ ਨਰ ਜੈਸੇ ਬਾਕੀ ਹੈ ਕਹਿੰਦੇ ਜਿਵੇਂ ਮਾਇਵੀ ਪੁਰਸ਼ ਮਾਇਆ ਧਾਰੀ ਪੁਰਸ਼ ਕਈ ਤਰ੍ਹਾਂ ਦੇ ਸੰਗ ਜੇ ਧਾਰ ਲੈਂਦਾ ਕਿਤੇ ਕੋਈ ਕੱਪੜੇ ਜੇ ਪਾ ਲੈਂਦਾ ਕਿਤੇ ਕੋਈ ਪਾ ਲੈਂਦਾ ਇਸ ਤਰ੍ਹਾਂ ਮਹਾਰਾਜ ਵੀ ਕਹਿੰਦੇ ਹੁਣ ਤਾਂ ਭਾਵੇਂ ਉਹਨਾਂ ਦਾ ਸਾਦਾ ਲਿਬਾਸ ਹੈ ਪਰਖ ਵਾਸਤੇ ਕਿਸੇ ਨੂੰ ਉਤਾਰਨ ਵਾਸਤੇ ਕਿਸੇ ਰੂਪ ਵਿੱਚ ਵੀ ਉਹ ਬਦਲ ਸਕਦੇ ਉਹ ਮਹਾਰਾਜ ਜਿਵੇਂ ਜਦੋਂ ਮੱਕੇ ਮਦੀਨੇ ਵੱਲ ਨੂੰ ਗਏ ਉਦੋਂ ਮਹਾਰਾਜ ਨੇ ਇੱਕ ਪੈਰ ਵਿੱਚ ਖੜਾਂ ਜੀ ਪਾ ਲਈ ਸੀ ਦੂਜੇ 'ਚ ਚਰਨ ਵਿੱਚ ਜੋੜਾ ਪਾ ਲਿਆ ਸੀ ਇਸ ਤਰ੍ਹਾਂ ਹੀ ਬਕਲ ਵਿੱਚ ਕਿਤਾਬ ਜੀ ਫੜ ਲਈ ਸੀ ਹੱਥ ਵਿੱਚ ਕਣਕ ਜਾਂ ਖੁੰਗਰੀਆਂ ਵਾਲਾ ਸੋਟਾ ਫੜ ਲਿਆ ਸੀ ਅਤੇ ਇਸ ਤਰ੍ਹਾਂ ਜਿਵੇਂ ਹਾਜੀਆਂ ਵਾਲਾ ਹੁੰਦਾ ਲਿਬਾਸ ਜਾਓ ਮੁਸਲਮਾਨ ਹੱਜ ਨੂੰ ਜਾਂਦੇ ਹੋ ਜੇ ਮਰ ਕੇ ਬਣ ਕੇ ਚੱਲ ਪਏ ਸੀ ਅਤੇ ਇਸੇ ਤਰ੍ਹਾਂ ਇੱਕ ਵਾਰੀ ਮਹਾਰਾਜ ਨੇ ਉਹ ਭਾਈ ਬਾਲੇ ਨੂੰ ਲਾੜਾ ਜਿਹਾ ਬਣਾ ਲਿਆ ਸੀ ਆਪ ਜਿਵੇਂ ਪਿਓ ਨਾਲ ਜਾਂਦਾ ਹੋਵੇ ਉਹ ਕਲਾਵਲ ਲੈਣ ਅਤੇ ਮਰਦਾਨੇ ਮਰਦਾ ਸਿੰਘ ਉਹ ਜੇ ਨਾਲ ਜਿਵੇਂ ਉਹ ਜਾਂਦਾ ਹੁੰਦਾ ਨਾਲ ਮਰਾ ਸੀ ਅਮਰਾਜ ਜਿਹਾ ਢੰਗ ਜਿਹਾ ਬਣਾ ਕੇ ਚੱਲ ਪਏ ਸੀ ਇਸ ਤਰ੍ਹਾਂ ਮਹਾਰਾਜ ਵੀ ਉਹ ਜਦੋਂ ਭੇਜਦਾ ਨਹੀਂ ਉਹਨਾਂ ਨੂੰ ਕੋਈ ਹੈਗਾ ਵੀ ਕਿਹੜਾ ਲਿਬਾਸ ਤਾਰਦੇ ਉਹ ਬਦਲ ਲੈਂਦੇ ਹੈ ਉਹ ਸਾਦੇ ਲਿਬਾਸ ਵਿੱਚ ਰਹਿੰਦੇ ਹੈ ਪਰ ਮੌਜ ਦੇ ਮਾਲਕ ਹੈ ਕਿਤੇ ਕਿਤੇ ਕੋਈ ਪੇ ਕਿਤੇ ਕੋਈ ਪਹਿਲਾਂ ਉਹ ਖਫਨੀ ਜੀ ਪਾ ਲਈ ਸੀ ਫਿਰ ਕਰਤਾਰਪੁਰ ਵਿੱਚ ਆ ਕੇ ਚਿੱਟੇ ਕੱਪੜੇ ਪਾ ਲਏ ਸੀ ਫਿਰ ਸੰਸਾਰੀ ਕੱਪੜੇ ਬੰਜੀ ਬੈਠ ਗਈ ਆ ਵੀ ਸਾਰਾ ਭਾਈ ਗੁਰਦਾਸ ਜੀ ਨੇ ਲਿਖਿਆ ਸਿੱਧ ਨਾਥ ਆ ਕੇ ਕਹਿੰਦੇ ਸੀ ਵੀ ਇਹ ਤੁਸੀਂ ਕੀ ਕੀਤਾ ਦੁੱਧ ਵਿੱਚ ਕਾਂਜੀ ਪਾ ਤੀ ਵੀ ਪਹਿਲਾਂ ਸਾਧ ਬਣ ਕੇ ਹੁਣ ਤੁਸੀਂ ਗ੍ਰਸਤੀ ਬਣ ਕੇ ਬਹਿ ਗਏ ਹੋ ਬੱਚਿਆਂ ਵਿੱਚ ਪ੍ਰਵਿਰਤ ਹੋ ਗਏ ਘਰਵਾਲੀ ਇੱਥੇ ਮੰਗਾ ਲਈ ਹੈ ਅਤੇ ਮਹਾਰਾਜ ਕਹਿੰਦੇ ਵੀ ਨਹੀਂ ਐਸਾ ਨਹੀਂ ਹੈ ਵੀ ਕੋਈ ਜ਼ਰੂਰੀ ਤਾਂ ਨਹੀਂ ਵੀ ਘਰ ਬਾਹਰ ਕੱਪੜੇ ਲਾਹ ਕੇ ਸਵਾਹ ਮਲ ਕੇ ਜਾਂ ਜਟਾਂ ਵਧਾ ਕੇ ਜਾਂ ਘਰਾਂ ਘਰਾਂ ਠੂਠੇ ਫੜ ਕੇ ਮੰਗ ਕੇ ਕੋਈ ਰੱਬ ਦੀ ਪ੍ਰਾਪਤੀ ਹੈ ਪ੍ਰੇਮ ਨਾਲ ਉਹਨੂੰ ਚਿੰਤਨ ਕਰੇ ਭਾਵੇਂ ਘਰੇ ਬੈਠਾ ਭਾਵੇਂ ਪਹਾੜ 'ਤੇ ਬੈਠਾ ਭਾਵੇਂ ਨਦੀ ਦੇ ਕਿਨਾਰੇ ਭਾਵੇਂ ਕੋਈ ਬਾਹਰ ਜੰਗਲ ਵਿੱਚ ਜਾ ਕੇ ਕਰ ਲਏ ਪ੍ਰਾਪਤੀ ਤਾਂ ਪ੍ਰੇਮ ਨਾਲ ਭਗਤੀ ਕਰਨ ਨਾਲ ਹੈ ਹੋਰ ਭੁੱਖਿਆ ਧਿਆਇਆ ਰਹਿਣ ਨਾਲ ਨਹੀਂ ਕੋਈ ਨੰਗੇ ਮੰਗੇ ਸਾਹ ਮਲਿਆ ਨਹੀਂ ਹੈ ਇਸ ਕਰਕੇ ਮਹਾਰਾਜ ਦਾ ਕੋਈ ਖਾਸ਼ ਲਿਬਾਸ ਨਹੀਂ ਹੁੰਦਾ ਸੀ ਰੱਖ ਗਰੀਬੀ ਬੇਸ ਜ਼ਰੂਰ ਸਾਦਾ ਲਿਬਾਸ ਜ਼ਰੂਰ ਰੱਖਦੇ ਸੀ ਹੁਣ ਕੁਝ ਸਮੇਂ ਵਾਸਤੇ ਆਪਣੇ ਵੱਲ ਨੂੰ ਲੋਕਾਂ ਨੂੰ ਖਿੱਚਣ ਵਾਸਤੇ ਕਿਰਿਆ ਵੀ ਬਦਲ ਲੈਂਦੇ ਸੀ ਅਤੇ ਭੇਖ ਜਾਂ ਲਿਬਾਸ ਜਾਂ ਵੀ ਉੱਪਰ ਬਦਲ ਲੈਂਦੇ ਸਨ ਇਸ ਕਰਕੇ ਸ਼ਾਹੂਕਾਰ ਕਹਿੰਦਾ ਵੀ ਜਿਹੜਾ ਭੇਖ ਜਿਹਾ ਹੈ ਨਾ ਲਿਬਾਸ ਜਿਹਾ ਹੈ ਉਹ ਮਹਾਰਾਜ ਕਈ ਵਾਰੀ ਕਹਿੰਦੇ ਜਿਵੇਂ ਮਾਇਆ ਧਾਰੀ ਮਨੁੱਖ ਕਹਿੰਦੇ ਕੱਪੜੇ ਜੇ ਬਦਲ ਲੈਂਦੇ ਨਾ ਐਂ ਕਹਿੰਦੇ ਬਦਲ ਲੈਂਦੇ ਹਨ ਉਹ ਸਭ ਪਤੇ ਲੀਨ ਲਿਖ ਭੂਪਾ ਇਸ ਤਰ੍ਹਾਂ ਦੇ ਸਾਰੇ ਜਿਹੜੇ ਪਤੇ ਆ ਸ਼ਿਵ ਨਾਮ ਰਾਜ ਨੇ ਲਿਖ ਲਏ ਸ਼ਾਹੂਕਾਰ ਕੋਲੋਂ ਜਿਹ ਔਰ ਜਾਗਿਓ ਪ੍ਰੇਮ ਅਨੂਪਾ ਇਹਦੇ ਹਿਰਦੇ ਵਿੱਚ ਬਹੁਤ ਹੀ ਅਨੂਪਮ ਪ੍ਰੇਮ ਪਿਆਰ ਜਾਗਿਆ ਸਤਿਗੁਰਾਂ ਦਾ ਮਨ ਸੁਖ ਕੋ ਬੂਝੀ ਗੁਣ ਖਾਨੇ ਫਿਰ ਗੁਣਾਂ ਦੀ ਖਾਣ ਜਿਹੜੀ ਬਾਣੀ ਹੈ ਨਾ ਉਹ ਮਨਸੁਖ ਸ਼ਾਹੂਕਾਰ ਨੂੰ ਪੁੱਛਣਾ ਕੀਤੀ ਹੈ ਵੀ ਮਹਾਰਾਜ ਦੀ ਬਾਣੀ ਕਿਹੋ ਜਿਹੀ ਆ ਮੈਨੂੰ ਵੀ ਲਿਖਾ ਲਿਖੀ ਮਨੋਹਰ ਸ੍ਰੀ ਗੁਰਬਾਣੀ ਉਹ ਸਵੇਰੇ ਪੁੱਛ ਪੁੱਛ ਕੇ ਜੋ ਮਨ ਨੂੰ ਚੁਰਾਉਣ ਵਾਲੀ ਹੈ ਮੋਹਿਤ ਕਰਨ ਵਾਲੀ ਜਿਹੜੀ ਗੁਰਬਾਣੀ ਹੈ ਸ਼ਿਵ ਨਾਮ ਰਾਜੇ ਨੇ ਲਿਖ ਲਈ ਆਪਣੇ ਕੋਲ ਰਹੇ ਉਹ ਜਿਤੇ ਦਿਨ ਨਗਰ ਮਝਾਰਾ ਜਿੰਨਾ ਕੁ ਦਿਨ ਕਹਿੰਦੇ ਇਹਦੇ ਸ਼ਹਿਰ ਦੇ ਵਿੱਚ ਸ਼ਾਹੂਕਾਰ ਰਿਹਾ ਹੈ ਨਿਤ ਨਰੇਸ਼ ਕਹਿ ਜਾਏ ਅਗਾਰਾ ਹਮੇਸ਼ਾ ਕਹਿੰਦੇ ਜਿਹੜਾ ਇਹ ਮਨਸ਼ਕ ਸ਼ਾਹੂਕਾਰ ਆ ਰਾਜੇ ਦੇ ਘਰ ਦੇ ਵਿੱਚ ਚਲਾ ਜਾਂਦਾ ਹੈ। ਮਹਿਮਾ ਸ੍ਰੀ ਨਾਨਕ ਕੀ ਭਾਖ ਹੈ। ਸ਼ਿਵਨਾ ਰਾਜੇ ਕੋਲ ਗੁਰੂ ਨਾਨਕ ਦੀ ਬੜੀ ਮਹਿਮਾ ਕਹਿੰਦਾ ਹੈ। ਤਿਉਂ ਤਿਉਂ ਨਿਰਿਪ ਕੋ ਮਨ ਅਭਿਲਾਖ ਹੈ। ਜਿਵੇਂ ਮਹਾਰਾਜ ਦੀ ਮਹਿਮਾ ਕਰ ਰਿਹਾ ਤਿਵੇਂ ਤਿਵੇਂ ਰਾਜੇ ਦਾ ਜਿਹੜਾ ਮਨ ਹੈ ਮਹਾਰਾਜ ਦੇ ਦਰਸ਼ਨ ਦੀ ਅਵਲਾਖਾ ਕਰਦਾ ਵੀ ਛੇਤੀ ਦਰਸ਼ਨ ਕਰਾਉਣਾ ਦੇ। ਜਬ ਨਿਜ ਬਣਜ ਸਰਬ ਕਰ ਲੀਨਾ। ਇਹ ਮਨਸਕ ਸ਼ਾਹੂਕਾਰ ਨੇ ਸਾਰਾ ਬਣਜਾ ਕਰ ਲਿਆ, ਸਾਰਾ ਸੌਦਾ ਪੱਤਾ ਜਾ ਵੇਚ ਲਿਆ ਹੈ। ਗਮਨਿਓ ਨਿਕਟ ਭੂਪ ਪਰ ਬੀਨਾ। ਸਿਆਣੇ ਰਾਜੇ ਦੇ ਕੋਲ ਫਿਰ ਮਨਸਕ ਸ਼ਾਹੂਕਾਰ ਗਿਆ ਹੈ। ਹੱਥ ਬੰਦ ਹੱਥ ਕਹਿ ਦੇ ਹੋ ਨਿਦੇਸ਼ਾ। ਹੱਥ ਜੋੜ ਕੇ ਮਨਸਕ ਸ਼ਾਹੂਕਾਰ ਕਹਿਣ ਗਏ, ਸ਼ਿਵ ਰਾਜਾ ਮੈਨੂੰ ਆਗਿਆ ਦੇਵੋ। ਚੱਲਿਓ ਚਹਿਤ ਹੋ ਆਪ ਨਿਜ ਦੇਸ਼ਾ। ਆਪਣਾ ਜਿਹੜਾ ਪੰਜਾਬ ਦੇਸ਼ ਉਧਰ ਜਾਇਆ ਚਾਹੁੰਦਾ। ਸੁਣ ਭੂਪਤ ਨੈ ਕੀਨ ਸੁਨੇਹਾ। ਸਵੇਰੇ ਰਾਜੇ ਨੇ ਸੁਣ ਕੇ ਬਹੁਤ ਇਹਦੇ ਨਾਲ ਪ੍ਰੇਮ ਕੀਤਾ ਹੈ। ਜੈਸੇ ਕਰੈ ਜੀਵ ਸੰਗ ਦੇਹਾ। ਇਸ ਤਰ੍ਹਾਂ ਕਹਿੰਦੇ ਜਿਹੜਾ ਜੀਵ ਆਤਮਾ ਉਹ ਦੇਹ ਨਾਲ ਕਰਦਾ ਹੁੰਦਾ ਨਾ, ਮੋਹ ਕਰਦਾ ਜੀਵਾਤਮਾ ਦੇਹ ਨਾਲ ਸਰੀਰ ਨਾਲ, ਇਸ ਤਰ੍ਹਾਂ ਪ੍ਰੇਮ ਕੀਤਾ ਇਸ ਨਾਲ। ਕਹਿਤ ਭਇਓ ਉਪਕਾਰ ਸੁਤੇਰੋ। ਸਵੇਰੇ ਜਿਵਰਾਵ ਰਾਜਾ ਬੋਲਿਆ ਵੀ ਤੇਰਾ ਬਹੁਤ ਵੱਡਾ ਪਰਪਕਾਰ ਹੋਇਆ ਮੇਰੇ ਉੱਪਰ। ਜੇ ਕਿਰ ਤਾਰਥ ਹੋਇ ਤਨ ਮੇਰੋ। ਮਹਾਰਾਜ ਦੇ ਦਰਸ਼ਨ ਦਾਰਕ ਹੋ ਜਾਣ ਤੇ ਮੇਰਾ ਸਰੀਰ ਸਫਲ ਹੋ ਜਾਏ, ਕਿਰਤਾਰਥ ਹੋ ਜਾਵੇ। ਕਹਿ ਨਾ ਸਕੋ ਮੈਂ ਤੋਰ ਵਡਾਈ। ਕਾਰਾ ਮੈਂ ਤੇਰੀ ਜਿਹੜੀ ਬੜਿਆਈ ਹੈ ਜਵਾਨ ਨਾਲ ਕਹਿ ਨਹੀਂ ਸਕਦਾ। ਜਬੈ ਕਿਰਪਾਲ ਮਿਲੈ ਮੁਝ ਤਾਈ। ਕਿਤੇ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਮੈਨੂੰ ਆ ਕੇ ਮਿਲ ਸਕਣ ਮਿਲ ਜਾਣਗੇ, ਫਿਰ ਤਾਂ ਮੈਂ ਕੁਝ ਕਹਿ ਨਹੀਂ ਸਕਾਂਗਾ। ਹੁਤੋ ਨਿਕਟ ਆਵਤ ਪਰ ਚਾਵਤ। ਸ਼ਾਹੂਕਾਰਾ ਮੇਰੇ ਇੱਥੇ ਨੇੜੇ ਰਹਿੰਦਾ ਸੀ, ਆ ਜਾਂਦਾ ਸੀ, ਮੈਨੂੰ ਮਹਾਰਾਜ ਦੇ ਵਚਨ ਸੁਣਾ ਕੇ ਪਰਚਾਉਂਦਾ ਹੁੰਦਾ ਸੀ। ਸ੍ਰੀ ਨਾਨਕ ਗੁਣ ਵਰਨ ਸੁਣਾਵਤ। ਗੁਰੂ ਨਾਨਕ ਸਾਹਿਬ ਉਹਨਾਂ ਦੇ ਗੁਣਾਂ ਨੂੰ ਕਥਨ ਕਰਕੇ ਸੁਣਾਉਂਦਾ ਹੁੰਦਾ ਸੀ ਰੋਜ਼। ਬਿਨ ਦਰਸ਼ਨ ਮੈਂ ਸਦਾ ਉਦਾਸਾ। ਸ਼ਾਹੂਕਾਰ ਐਸੇ ਗੁਰੂ ਨਾਨਕ ਦੇ ਦਰਸ਼ਨ ਕਰੇ ਤੋਂ ਬਗੈਰ ਮੈਂ ਹਮੇਸ਼ਾ ਉਪਰਾਮ ਹਾਂ। ਕਬ ਹੈ ਆਨ ਪੂਰਾ ਹੈ ਮਮ ਆਸਾ। ਦੱਸ ਵੀ ਕਦੋਂ ਆ ਕੇ ਮਹਾਰਾ ਮੈਨੂੰ ਇਹ ਦਰਸ਼ਨ ਦੇਣ ਦੀ ਜਿਹੜੀ ਆਸਾ ਲੱਗੀ ਇਹ ਪੂਰੀਆਂ ਕਰਨਗੇ। ਮਨ ਸੁਖ ਧੀਰਜ ਦੀਨ ਬਹੁਤੀ। ਮਨ ਸੁਖ ਸ਼ਾਹੂਕਾਰ ਨੇ ਉਸ ਵੇਲੇ ਰਾਜੇ ਨੂੰ ਬਹੁਤ ਤਕੜੀ ਧੀਰਜ ਦਿੱਤੀ। ਸੁਣਹੋ ਨਿਰਪਤ ਤਾਪ ਮਤ ਅਤ ਪੂਤੀ। ਲੱਗਿਆ ਹੇ ਰਾਜਨ ਤੇਰੀ ਜਿਹੜੀ ਅਕਲ ਮਤ ਹੈ ਬਹੁਤ ਪਵਿੱਤਰ ਹੈ। ਦ੍ਰਿੜ ਨਿਸ਼ਚਾ ਰੱਖ ਮਨ ਮਾਹੀ। ਆਪਣੇ ਮਨ ਦੇ ਵਿੱਚ ਪੱਕਾ ਭਰੋਸਾ ਤੂੰ ਰੱਖ। ਮਿਲ ਹੈ ਕਿਰਪਾਲ ਦੇਰ ਕੱਛ ਨਾਹੀ। ਕਿਰਪਾਲੋ ਸਤਿਗੁਰੂ ਆਪੇ ਆ ਮਿਣਗੇ, ਦੇਰੀ ਕੁਝ ਨਹੀਂ ਹੋਵੇਗੀ। ਅਸ ਕਹਿ ਕਰੀ ਪਰਸਪਰ ਬੰਧਨ। ਕਹਿ ਕੇ ਆਪੋ ਜੁੱਚੀ ਇੱਕ ਦੂਸਰੇ ਨੂੰ ਨਮਸਕਾਰਾਂ ਕੀਤੀਆਂ ਕਤਰੀਆਂ। ਗਮਨਿਓ ਸਿਮਰਤ ਵਿਘਨ ਨਿਕੰਦਨ। ਵਿਘਨਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ ਮਨਸੁਖ ਸ਼ਾਹੂਕਾਰ ਚੱਲ ਪਿਆ ਪੰਜਾਬ ਵੱਲ ਨੂੰ। ਉਤ ਭੂਪਤ ਕੇ ਮਨ ਲਿਵ ਲਾਗੀ। ਉਧਰ ਜਿਹੜਾ ਸ਼ਿਵਨਾਵ ਰਾਜਾ ਉਹਦੇ ਮਨ ਦੇ ਵਿੱਚ ਐਸੀ ਲਿਵ ਲੱਗੀ ਹੈ। ਸਿਮਰਹਿ ਨਿਸ ਬਾਸੁਰ ਵੱਡ ਭਾਗੀ। ਭਾਗਾਂ ਵਾਲਾ ਦਿਨ ਹੋਵੇ ਰਾਤ ਹੋਵੇ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦਾ ਹੀ ਰਹਿੰਦਾ ਹੈ। ਉਠਤ ਬੈਠਤ ਗਵਨਤ ਨਾਮੂ। ਭਾਵੇਂ ਉੱਠ ਪਵੇ ਜਾਂ ਫਿਰ ਬੈਠ ਜਾਵੇ ਜਾਂ ਚੱਲਦਾ ਚੱਲਦਾ ਹੋਵੇ ਕਿਸੇ ਪਾਸੇ ਨੂੰ ਟੁਰਦਾ ਹੋਵੇ ਗੁਰੂ ਨਾਨਕ ਸਾਹਿਬ ਜੀ ਦਾ ਨਾਂ। ਕਹਿ ਸ੍ਰੀ ਨਾਨਕ ਨਿਤ ਸੁਖ ਧਾਮੋ। ਹਮੇਸ਼ਾ ਸੁਖਾਂ ਦੇ ਘਰ ਉਹਨਾਂ ਦਾ ਨਾਂ ਕਹਿੰਦਾ ਹੀ ਰਹਿੰਦਾ ਲੈਂਦਾ ਹੀ ਰਹਿੰਦਾ ਮੁੱਖ ਤੋਂ। ਮੋਰ ਸਮਾਨ ਭਇਓ ਮਨ ਮੋਰਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਮੇਰਾ ਜਿਹੜਾ ਮਨ ਇਸ ਸਮੇਂ ਮੋਰ ਦੇ ਸਮਾਨ ਹੋ ਗਿਆ। ਕਬ ਹੈ ਮਿਲ ਹੈ ਹੋਇ ਹੈ ਘਨ ਘੋਰਾ। ਮਹਾਰਾਜ ਮੇਰੇ ਮਨ ਰੂਪੀ ਮੋਰ ਨੂੰ ਕਦੋਂ ਬਦਲ ਰੂਪ ਹੋ ਕੇ ਮਿਲੋਗੇ, ਜਿਵੇਂ ਮੱਦਲ ਜਦੋਂ ਮਿਲ ਜਾ ਗੱਜੇ ਤੇ ਮੋਰ ਪਹਿਲਾਂ ਪਾਉਂਦਾ ਖੁਸ਼ੀ ਵਿੱਚ ਨੱਚਦਾ ਹੈ। ਇਸ ਤਰ੍ਹਾਂ ਕਹਿੰਦਾ ਤੁਸੀਂ ਮਹਾਰਾਜ ਕਦੋਂ ਮੇਰੇ ਮਨ ਰੂਪੀ ਮੋਰ ਨੂੰ ਬਦਲ ਹੋ ਕੇ ਮਿਲੋਗੇ। ਚਿਤ ਚਾਤ੍ਰਿਕ ਕੋ ਪਿਆਸ ਪੁਕਾਰਤ। ਮਹਾਰਾਜ ਜਿਹੜਾ ਚਿੱਤ ਹੈ ਪੀਹੇ ਵਾਂਗ ਹੈ, ਆਪ ਜੀ ਦੇ ਦਰਸ਼ਨ ਕਰਨ ਦੀ ਪਿਆਸ ਲੱਗੀ ਹੈ, ਪੁਕਾਰ ਰਿਹਾ ਹੈ। ਚਾਹਤ ਸ਼ਾਂਤ ਦਰਸ ਹਰ ਆਰਤ, ਇਹ ਦੁੱਖਾਂ ਨੂੰ ਨਾਸ ਕਰਨ ਵਾਲੇ ਗੁਰੂ ਨਾਨਕ ਸਾਹਿਬ, ਮੇਰਾ ਜਿਹੜਾ ਚਿੱਤ ਰੂਪੀ ਪਪੀਹਾ ਹੈ, ਆਪਦੇ ਜਿਹੜੇ ਸਵਾਤੀ ਬੂੰਦ ਰੂਪੀ ਦਰਸ਼ਨ ਉਹਨਾਂ ਨੂੰ ਚਾਹੁੰਦਾ ਹੈ। ਲੋਚਨ ਭਏ ਚਕੋਰ ਵਿਚਾਰੇ, ਵਾਹਿਗੁਰੂ ਨਾਨਕ ਸਾਹਿਬ ਮੇਰੇ ਜਿਹੜੇ ਨੇਤਨ ਹਨ, ਇਹ ਵਿਚਾਰੇ ਚਕੋਰਾਂ ਵਾਂਗ ਹੋ ਗਏ ਹਨ। ਚੰਦ ਬਦਨ ਕਬ ਆਨੰਦ ਖਾਰੇ, ਮਹਾਰਾਜ ਚੰਦਰਮਾ ਵਰਗਾ ਜਿਹੜਾ ਮੁੱਖ ਹੈ, ਮੇਰੇ ਨੇਤਰਾਂ ਰੂਪੀ ਚਕੋਰਾਂ ਨੂੰ ਕਦੋਂ ਆ ਕੇ ਦਿਖਾਓਗੇ। ਬਿਰਦ ਸੁਣਿਓ ਮੈਂ ਦੀਨ ਦਿਆਲਾ, ਮਹਾਰਾਜ ਆਪ ਜੀ ਦਾ ਜਿਹੜਾ ਪਰਮ ਧਰਮ ਹੈ, ਸੁਣਿਆ ਵੀ ਤੁਸੀਂ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਹੋ, ਜਾਂ ਤੇ ਆਸਾ ਕਰੂੰ ਵਿਸਾਲਾ। ਇਸ ਕਰਕੇ ਮੈਂ ਮਹਾਰਾਜ ਬਹੁਤ ਹੀ ਆਪ ਜੀ ਦੇ ਦਰਸ਼ਨਾਂ ਦੀ ਆਸਾ ਰੱਖ ਰਿਹਾ ਹਾਂ। ਇਸ ਪ੍ਰਕਾਰ ਭੂਪਤ ਅਭਿਲਖ, ਭਾਈ ਬਾਲਾ ਜੀ ਕਹਿੰਦੇ ਹਨ, ਸਰੋਤਾ ਜਨੋ, ਇਸ ਤਰ੍ਹਾਂ ਸ਼ਿਵਨਾਵ ਰਾਜੇ ਦੀ ਮਹਾਰਾਜ ਦੇ ਦਰਸ਼ਨ ਕਰਨ ਦੀ ਖਾਹਿਸ਼ ਹੈ। ਦਿਨ ਪ੍ਰਾਤ ਵਧਤ ਵਿਪਟ ਜਿਉ ਸਾਖਾ, ਬਿਨਾਂ ਦਿਨੀ ਕਹਿੰਦੇ ਦਰਸ਼ਨਾਂ ਦੀ ਚਾਹਨਾ ਵਧਦੀ ਜਾਂਦੀ, ਜਿਵੇਂ ਕੋਈ ਬਿਰਫ ਦੀਆਂ ਟਾਹਣੀ ਵਧਦੀ ਹੁੰਦੀ ਹੈ। ਰੈਨ ਵਿਖੈ ਨਿੰਦਰਾ ਜਿਨ ਤਿਆਗੀ, ਰਾਤ ਦੇ ਸਮੇਂ ਜਿਸ ਰਾਜੇ ਨੇ ਕਹਿੰਦੇ ਨੀਂਦ ਲੈਣੀ ਛੱਡ ਦਿੱਤੀ, ਸੌਣਾ ਛੱਡ ਦਿੱਤਾ। ਦਿਨ ਮੈਂ ਭੁੱਖ ਪਿਆਸਾ ਭਾਗੀ, ਦਿਨ ਦੇ ਸਮੇਂ ਜਿਵੇਂ ਭੁੱਖ ਤੇ ਲੱਗਦੀ ਹੈ ਤੇ ਮੈਨੂੰ ਖਾਣ ਲੱਗ ਜਾਂਦਾ, ਭੁੱਖ ਤੇ ਵੀ ਦੌੜ ਗਈ ਹੋਈ ਹੈ। ਰੈਨ ਵਿਖੇ ਨਿੰਦਰਾ ਜਿਨ ਤਿਆਗੀ, ਪੜ ਗਿਆ ਤੂੰ, ਦਿਨ ਮੈਂ ਭੁੱਖ ਪਿਆਸਾ ਭਾਗੀ, ਇਹ ਵੀ ਪੜ ਗਏ। ਪ੍ਰੇਮ ਆਧਾਰ ਜੀਵਨਾ ਜੇ ਕੋ, ਤੈਨੂੰ ਤਾਂ ਨੀ ਕਿਤੇ ਨੀਂਦ ਆ ਗਈ, ਪ੍ਰੇਮ ਦੇ ਆਸਰਾ ਕਹਿੰਦੇ ਜੀਵਨਾ ਹੋ ਗਿਆ ਹੈ। ਲੋਚਨ ਚਲਤ ਰਹਿਤ ਜਲ ਤੇਹ ਕੋ, ਇਹਦੇ ਨੇਤਰਾਂ ਵਿੱਚੋਂ ਹਮੇਸ਼ਾ ਪ੍ਰੇਮ ਦਾ ਜਲ ਚੱਲਦਾ ਰਹਿੰਦਾ ਹੈ। ਕਿਤਕ ਦਿਵਸ ਆਸ ਭਾਂਤ ਬਿਤਾਏ, ਹਾਂ ਕਿਸ ਕੁਝ ਜਿਹੜੇ ਦਿਨ ਹੈ ਪ੍ਰੇਮ ਤੇ ਵਿਰਾਗ ਵਿੱਚ ਰਾਜੇ ਨੇ ਬਤੀਤ ਕੀਤੇ। ਜੇ ਕੇ ਜਾਗੇ ਭਾਗ ਸੁਹਾਏ, ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਜਿਸ ਰਾਜੇ ਦੇ ਕੋਈ ਪਿਛਲੇ ਚੰਗੇ ਭਾਗ ਜਾਗੇ ਹਨ। ਦੋਹਰਾ ਸ੍ਰੀ ਗੁਰ ਪਗ ਸੁਰ ਤਰ ਸਰਸ, ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ, ਜੋ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਹੈ, ਇਹ ਕਲ ਵਿਰਸ਼ ਦੇ ਸਮਾਨ ਹੈ, ਬੜੇ ਸੁੰਦਰ ਆਨੰਦਦਾਈ। ਸਭ ਦਾ ਮੰਗਲ ਖਾਨ, ਹਮੇਸ਼ਾ ਸਾਰਿਆਂ ਸਮੇਂ ਵਿੱਚ ਕਹਿੰਦੇ ਖੁਸ਼ੀਆਂ ਦੀ ਖਾਣ ਹਨ ਗੁਰੂ ਨਾਨਕ ਸਾਹਿਬ ਦੇ ਚਰਨ। ਦਾਰਿਦ ਵਿਘਨ ਨਾ ਵਿਆਪਈ, ਮਹਾਰਾਜ ਦੇ ਚਰਨ ਰੂਪੀ ਕਲ ਵਿਰਸ਼ ਤੇ ਉੱਥੇ ਕਹਿੰਦੇ ਨਾ ਤਾਂ ਦਰਿਦਰ ਵਿਆਪਦਾ ਦਰਿਦਰ ਆਉਂਦਾ ਹੈ, ਤੇ ਨਾ ਕੋਈ ਵਿਘਨ ਵਿਆਪ ਦਾ ਵਿਘਨ ਪੈਂਦਾ ਹੈ। ਬਸ ਹੈ ਹਿਰਦੇ ਗਤ ਦਾਨ, ਜਿਸ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਵਾਸ ਦਿੰਦੇ, ਉਹਨੂੰ ਕਹਿੰਦੇ ਮੁਕਤੀ ਦਾ ਦਾਨ ਵੀ ਦੇ ਦਿੰਦੇ ਮਹਾਰਾਜ ਦੇ ਚਰਨ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਜਬ ਹੈ ਬਹੁਰ ਬਹੁਤ ਭੂਪਤ ਅਨੁਰਾਗਾ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਜਦੋਂ ਇਹ ਰਾਜਾ ਬਹੁਤਾ ਪ੍ਰੇਮੀ ਪਿਆਰਾ ਹੋ ਗਿਆ ਸਤਿਗੁਰਾਂ ਦਾ, ਰੰਗਿਓ ਪ੍ਰੇਮ ਰੰਗ ਵੱਡ ਭਾਗਾ, ਵੱਡੇ ਭਾਗਾਂ ਵਾਲਾ ਪ੍ਰੇਮ ਰੂਪੀ ਰੰਗ ਵਿੱਚ ਰੰਗਿਆ ਗਿਆ। ਸੁਣਿਓ ਸਰੋਣ ਜੋ ਹੁਤੇ ਫਕੀਰਾ, ਉਧਰ ਜਿਹੜੇ ਕੋਈ ਮੁਸਲਮਾਨਾਂ ਦੇ ਫਕੀਰ ਸੀ, ਹਿੰਦੂਆਂ ਵਿੱਚ ਸਾਧੂ ਸੰਤ ਸੀ, ਜਦੋਂ ਉਹਨਾਂ ਨੇ ਸੁਣਿਆ ਇਸ ਤਰ੍ਹਾਂ, ਕਿਤੇ ਘਟਿਗ ਪਹੁੰਚੇ ਨਿਰਪ ਧੀਰਾ, ਜਿਹੜੇ ਕਹਿੰਦੇ ਧੀਰਜ ਧਾਰੀ ਰਾਜਾ ਉਹਦੇ ਕੋਲ ਫਕੀਰਾ ਪਹੁੰਚ ਗਏ, ਨਾਮ ਆਪਣੋ ਨਾਨਕ ਧਰਕੈ, ਜਿਹੜਾ ਵੀ ਫਕੀਰ ਆਉਂਦਾ ਉਹਨੇ ਆਪਣਾ ਨਾਮ ਕਹਿੰਦੇ ਗੁਰੂ ਨਾਨਕ ਰਖਾਇਆ ਹੋਇਆ। ਪੁਰ ਕੇ ਨਰਨ ਸੁਣਾਏ ਉਚਰ ਕੇ, ਕੋਈ ਪੁੱਛਦਾ ਵੀ ਤੁਸੀਂ ਕੌਣ ਆ, ਤੁਹਾਡਾ ਨਾਂ ਕੀ ਹੈ, ਸ਼ਹਿਰ ਦੇ ਲੋਕਾਂ ਨੂੰ ਆਪਣਾ ਨਾਮ ਵੀ, ਅਸੀਂ ਗੁਰੂ ਨਾਨਕ ਸਾਹਿਬ ਹਾਂ, ਆ ਭਾਈ ਬਾਲਾ ਜੀ ਅਮਰਦਾਨਾ ਮੇਰੇ ਨਾਲ, ਨਾਮ ਉਚਾਰ ਕੇ ਦੱਸਦੇ ਐਵੇਂ ਝੂਠੇ ਹੀ ਝੂਠ ਹੀ ਮਾਰਦੇ। ਜਬ ਨਿਜ ਸਰੋਣ ਸੁਣਹਿ ਅਵਨੀਪਾ, ਇਧਰ ਰਾਜਾ ਸੁਣਦਾ ਵੀ ਬਾਰ ਬਾਰ ਗੁਰੂ ਨਾਨਕ ਸਾਹਿਬ ਜੀ ਆ ਗਏ, ਚੱਲ ਕਰ ਆਵੇ ਤਿੰਨ ਹੈ ਸਮੀਪਾ, ਉਹਨਾਂ ਸਾਧੂਆਂ ਫਕੀਰਾਂ ਕੋਲ ਚੱਲ ਕੇ ਆ ਜਾਂਦਾ ਬਾਹਰ ਬਾਹਰ, ਵੈਸੇ ਸੰਸੇ ਕੋ ਜਬ ਪੁੱਛੇ, ਜਦੋਂ ਬੈਠ ਕੇ ਤਰ੍ਹਾਂ ਤਰ੍ਹਾਂ ਦੇ ਕੋਈ ਜਿਹੜੇ ਸੰਸੇ ਦੇ ਉਹਨਾਂ ਦੀ ਨਿਵਿਰਤੀ ਲੈ ਵਾਸਤੇ ਮਹਾਰਾਜ ਤੋਂ ਪੁੱਛਦਾ ਉਹਨਾਂ ਫਕੀਰਾਂ ਤੋਂ, ਕਛ ਨਾ ਬਤਾਵੈ ਗਿਆਨਹਿ ਛੂਛੇ, ਕਿਉਂਕਿ ਸਾਰੇ ਕਹਿੰਦੇ ਗਿਆਨ ਤੋਂ ਖਾਲੀ ਹੈ, ਕੁਝ ਨਹੀਂ ਦੱਸਦੇ, ਲਪੋਟ ਸੰਖਾਂ ਨੇ ਕੀ ਦੱਸਣਾ ਹੈ। ਹਸਬਿਦ ਦੇਖ ਸੋਚ ਕਰ ਰਾਜਾ, ਇਸ ਤਰ੍ਹਾਂ ਕਹਿੰਦੇ ਰਾਜਾ ਸਿਆਣਾ ਸੀ, ਸੋਚ ਵਿਚਾਰ ਕਰਕੇ, ਔਰ ਕੀਓ ਪਰਖਨ ਕੋ ਕਾਜਾ, ਸਾਰੇ ਪੰਡੀ ਖਾਲੀ ਆ ਰਹੇ ਆ, ਪ੍ਰੀਖਿਆ ਵਾਸਤੇ ਹੋਰ ਢੰਗ ਤਰੀਕਾ ਉਸਨੇ ਫਿਰ ਕਰ ਕਰਾ ਲਿਆ। ਹੁਤੀ ਤਹਾਂ ਜੋ ਸੁੰਦਰ ਨਾਰੀ, ਸ਼ਹਿਰ ਦੇ ਜਿਹੜੀਆਂ ਕੋਈ ਸੁੰਦਰ ਇਸਤਰੀਆਂ ਸਨ, 300 ਐਸੀ ਗਿਰਾ ਉਚਾਰੀ, ਉਹਨਾਂ ਜਿਹੜੀਆਂ ਸੋਹਣੀਆਂ ਇਸਤਰੀਆਂ ਬੇਸਮਾਵਾਂ ਆਦਿਕ, ਉਹਨਾਂ ਦੇ ਸਾਥ ਰਾਜੇ ਨੇ ਬਚਨ ਕਹਿ ਦਿੱਤਾ ਹੈ। ਜੋ ਪੁਰ ਵਿਖੇ ਵਿਦੇਸ਼ੀ ਆਵੇ ਹੈ, ਮੇਰੀ ਗੱਲ ਸੁਣੋ, ਜਿਹੜਾ ਕੋਈ ਸਾਡੇ ਦੇਸ਼ ਵਿੱਚ ਸ਼ਹਿਰ ਤੋਂ ਵਾਰ ਵਾਰ ਕੋਈ ਪ੍ਰਦੇਸ਼ ਤੋਂ ਕੋਈ ਬਾਹਰਲੇ ਦੇਸ਼ਾਂ ਤੋਂ ਆਊ ਜਾਂ ਇਹ ਸਾਧ ਸੰਤ ਬਣ ਕੇ, ਵੇਖ ਫਕੀਰ ਜੋ ਸੰਤ ਕਹਾਵੇ ਹੈ, ਆਪਣੇ ਆਪ ਨੂੰ ਬੜਾ ਤਕੜਾ ਸੰਤ ਕਹਾਉਂਦਾ, ਫਕੀਰਾਂ ਵਾਲਾ ਭੇਖ ਜਿਹਾ ਧਾਰ ਕੇ ਡਫਾਂਗ ਜਿਹਾ ਬਣਾਇਆ ਹੋਵੇ ਜੀ ਨੇ, ਕਰ ਹੋ ਜਾਏ ਨਿਸ ਮਹਿ ਤੇ ਸੇਵਾ, ਹੇ ਬੇਸਵਾ ਤੁਸੀਂ ਰਾਤ ਨੂੰ ਜਾ ਕੇ ਉਹਨਾਂ ਦੀ ਨਵੇਂ ਸੇਵਾ ਕਰਨੀ ਹੈ, ਪੂਰ ਊਰ ਕੋ ਲਖੀਐ ਭੇਵਾ, ਭੇਤ ਲੈਣ ਵੀ ਇਹ ਪੂਰਾ ਸੂਰਾ ਹੈ ਕਿ ਉਵੇਂ ਹੀ ਇਹ ਬੇਈਮਾਨ ਠੱਗ ਚੌਰ ਜਾ ਰਹੀ ਹੈ। ਜਬ ਤੁਮ ਪੂਰਨ ਦੇਖੋ ਕੋ, ਇਹ ਤੁਹਾਡੀ ਡਿਊਟੀ ਹੈ, ਜਦੋਂ ਤੁਸੀਂ ਕੋਈ ਪੂਰਾ ਸੂਰਾ ਦੇਖਿਆ, ਆਨੰ ਬਤਾਵੋ ਮੁਝ ਢਿੱਗ ਸੋ, ਫਿਰ ਉਸ ਵੇਲੇ ਮੇਰੇ ਅੱਖ ਕੋਲ ਆ ਕੇ ਦੱਸਣਾ ਵੀ ਇਹ ਪੂਰਾ ਸੂਰਾ ਹੈ, ਜਸ ਵਿੱਚ ਕਾਇਮ ਹੈ। ਸੁਣ ਕਰ ਬਚਨ ਕਹੇ ਜੋ ਰਾਜਾ, ਕਹਿੰਦੇ ਜੋ ਰਾਜੇ ਨੇ ਬਚਨ ਕਹੇ, ਉਹ ਸ਼ਹਿਰ ਦੀਆਂ ਜਿਹੜੀਆਂ ਬੇਸਮਾਂ ਜੀਆਂ ਉਹਨਾਂ ਨੇ ਸੁਣ ਕੇ, ਕਰਨ ਲੱਗੀ ਤੀ ਤੈ ਸੋ ਕਾਜਾ, ਇਹੋ ਜਿਹਾ ਕੰਮ ਕਰਨ ਲੱਗ ਪਈਆਂ, ਜਦੋਂ ਕੋਈ ਇਹੋ ਜਿਹਾ ਆਉਂਦਾ ਨਾ ਪਖੰਡੀ ਜਾ, ਉਦੋਂ ਚਾਲ ਚਲੀਆਂ ਜਾਂਦੀਆਂ ਉਸ ਕੋਲ। ਜਬ ਫਕੀਰ ਕੋ ਪੁਰ ਮਹਿ ਆਵੇ ਹੈ, ਕਹਿੰਦੇ ਸ਼ਹਿਰ ਤੋਂ ਬਾਹਰ ਕੋਈ ਫਕੀਰ ਦਾ ਭੇਖ ਜਾ ਧਾਰ ਕੇ ਆ ਜਾਂਦਾ ਹੈ, ਲਾਏ ਸ਼ਿੰਗਾਰ ਤਾਸ ਢਿੱਗ ਜਾਵੇ ਹੈ, ਪ੍ਰੀਖਿਆ ਵਾਸਤੇ ਹਰ ਸ਼ਿੰਗਾਰ ਜਿਹਾ ਲਾ ਕੇ ਬੰਠਣ ਕੇ ਫਵ ਕੇ ਕੋਲ ਚਲੀਆਂ ਜਾਂਦੀਆਂ। ਨੈਣ ਕੋਰ ਜਿਨ ਬਾਨ ਸਮਾਨਾ, ਨੇਤਰਾਂ ਦੇ ਕਟੋਨੇ ਜਿਹੜੇ ਜਿਨ੍ਹਾਂ ਦੇ ਕਹਿੰਦੇ ਤੀਰਾਂ ਵਰਗੇ ਤਿੱਖੇ, ਧਨ ਖੁਸੋ ਪ੍ਰਿਕਟੀ ਕੁਟਲ ਮਹਾਨਾ, ਟੇ ਜਿਵੇਂ ਕਹਿੰਦੇ ਤਨਕ ਟਿੱਡ ਹੁੰਦਾ ਇਸ ਤਰ੍ਹਾਂ ਦੇ ਹਨ, ਜੋ ਦੇਖੇ ਤੇ ਤੀਖੇ ਲਾਗੈ, ਜਿਹੜਾ ਕੋਈ ਪਖੰਡੀ ਜਿਹਾ ਦੇਖ ਲੈਂਦਾ ਉਹਨੇ ਤਿੱਖੇ ਤੀਰਾਂ ਵਰਗੇ ਉਹ ਕਟਾਕਸ਼ ਦੇ ਲੱਗਦੇ, ਤਤ ਖਿਨ ਧੀਰਜ ਧਰਮ ਸੁਭਾਗੈ, ਬੜ ਕਹਿੰਦੇ ਉਹ ਪਖੰਡੀ ਦਾ ਧੀਰਜ ਵੀ ਕਿਧਰੇ ਤੇ ਹੋਰ ਵੀ ਬਾਕੀ ਸਭ ਕਰ ਚਲਿਆ ਜਾਂਦਾ ਜਰ ਸਰ ਜਾ, ਜਿਨ ਕੋ ਪਿਖ ਸੁਰ ਮੁਨ ਜਤ ਤਿਆਗ, ਇਹਨਾਂ ਨੂੰ ਦੇਖ ਕੇ ਕਹਿੰਦੇ ਦੇਵਤੇ ਵੀ ਮੁਨੀ ਵੀ ਜਰ ਸਰ ਛੱਡ ਜਾਂਦੇ, ਕਿਆ ਕਲ ਨਾਰ ਬਪੁਰੇ ਤਿੰਨ ਆਗੇ, ਜਿਹੜੇ ਕਲਜ ਦੇ ਵਿਚਾਰੇ ਜੇ ਲੋਕ ਉਹਨਾਂ ਪਖੰਡੀਆਂ ਅੱਗੇ ਕੀ ਹਨ, ਅਨਕ ਫਕੀਰ ਕਰਤ ਵੀ ਵਿਚਾਰਾ, ਅਨੇਕਾਂ ਤਾਂ ਜਿਹੜੇ ਪਖੰਡੀ ਫਕੀਰ ਆ ਕਹਿੰਦੇ ਉਹਨਾਂ ਨਾਲ ਬਦਮਾਸ਼ੀਆਂ ਕਰਨ ਲੱਗ ਪੈਂਦੇ, ਧਰਮ ਭ੍ਰਿਸ਼ਟ ਹੋਇਆ ਜਾਤ ਗਵਾਰਾ, ਐਸੇ ਬਿਕਾ ਬਿਕੰਬੇ ਸਮਝ ਹੈ ਆਪਣਾ ਧਰਮ ਕਹਿੰਦੇ ਜੋ ਆ ਜਾਂਦੇ ਆ ਛੱਡ ਜਾਂਦੇ, ਹਿੰਦੂ ਤੁਰਕ ਤਪੀ ਬ੍ਰਹਮਚਾਰੀ, ਕੋਈ ਹਿੰਦੂਆਂ ਵਿੱਚੋਂ ਆ ਜਾਂ ਕੋਈ ਬ੍ਰਾਹਮਣਾਂ ਵਿੱਚੋਂ ਆ ਜਾਂ ਮੁਸਲਮਾਨਾਂ ਵਿੱਚੋਂ ਆ, ਕੋਈ ਤਪੀ ਹੈ ਜਾਂ ਹੋਰ ਕੋਈ ਢੰਗ ਵਾਲਾ ਹੈ, ਧਰ ਹੈ ਨ ਧੀਰਜ ਦੇਖਤ ਨਾਰੀ, ਆਪਣੇ ਆਪ ਨੂੰ ਬ੍ਰਹਮਚਾਰੀ ਖਵਾਉਂਦਾ ਹੈ ਤੇ ਕਹਿੰਦੇ ਉਹਨਾਂ ਨੂੰ ਦੇਖ ਕੇ ਧੀਰਜ ਨੀ ਧਾਰਦਾ ਹੈ, ਕਹੈ ਭੂਪ ਸੋ ਕੋਇ ਨਾ ਪੂਰਾ। ਉਸ ਵੇਲੇ ਰਿਸ਼ਭਨਾਭ ਰਾਜੇ ਨੂੰ ਆ ਕੇ ਦੱਸਦੀਆਂ ਕਿ ਰਾਜਨ ਕੋਈ ਇੱਥੇ ਹੁਣ ਪੂਰਾ ਨਹੀਂ ਦਿਸ ਰਿਹਾ ਹੈ, ਕਿਉਂ ਕਾਮ ਜਤ ਸਤ ਉਰ ਊਰਾ, ਸਾਰਿਆਂ ਨੇ ਕਾਮ ਵਾਸ਼ਨਾ ਨੇ ਕਹਿੰਦੇ ਜਤ ਸਤ ਤੋਂ ਖਾਲੀ ਕੀਤਾ ਸਭ ਦਾ ਹਿਰਦਾ, ਸੁਣ ਨਿਪ ਕੀਏ ਵਿਚਾਰ ਮਨ ਮਾਹੀ, ਉਹਨਾਂ ਬੇਸਮਾਂ ਤੋਂ ਸੁਣ ਕੇ ਰਾਜੇ ਨੇ ਆਪਣੇ ਮਨ ਵਿੱਚ ਵਿਚਾਰ ਕੀਤਾ ਹੈ, ਪਰਬਲ ਕਲੀ ਪੂਰਾ ਕੋ ਨਾਹੀ, ਜਿਹੜਾ ਕਲਯੁਗ ਬੜਾ ਬਲੀ ਹੈ, ਅੱਜ ਦੇ ਸਮੇਂ ਕਿਹੜਾ ਜਲ ਸਕਜ ਪੂਰਾ ਹੋ ਸਕਦਾ, ਸਭ ਪਖੰਡੀ ਹੈ ਲਾਣਾ, ਇੱਕ ਸ੍ਰੀ ਨਾਨਕ ਗੁਰੂ ਬਹੀਨਾ, ਜਿਹੜਾ ਸ਼ਿਵ ਮਨਸਖ ਸ਼ਾਹੂਕਾਰ ਨੇ ਦੱਸਿਆ ਸੀ ਨਾ, ਉਹ ਗੁਰੂ ਨਾਨਕ ਸਾਹਿਬ ਤੋਂ ਬਿਨਾ ਪੰਚ ਦੁਸ਼ਟ ਕੇ ਸਰਬ ਅਧੀਨਾ, ਜਿਹੜੇ ਕੱਪੜੇ ਦੇ ਪਾਈ ਫਿਰਦੇ ਹੈ ਨਾ, ਕਹਿੰਦੇ ਪੰਜਾਂ ਦੁਸ਼ਟਾਂ ਦੇ ਅਧੀਨ ਹੈ, ਕਾਮ ਕ੍ਰੋਧ ਦੇ ਵੱਸ ਹੈ ਇਹ ਸਾਰੇ, ਅਸ ਕਹਿ ਚਿਤਵ ਰੂਪ ਕਿਰਪਾਲਾ, ਇਸ ਤਰ੍ਹਾਂ ਦੇ ਬਚ ਸਚਨ ਆਪਣੇ ਮਨ ਵਿੱਚ ਕਹਿ ਕੇ ਗੁਰੂ ਮਹਾਰਾਜ ਦੇ ਸਰੂਪ ਨੂੰ ਯਾਦ ਕਰਦਾ ਹੈ। ਲੇਤ ਸਵਾਸ ਜੋ ਸੀਤ ਵਿਸਾਲਾ, ਕਈ ਵਾਰੀ ਕਹਿੰਦੇ ਲੰਮੇ ਹੋ ਕੇ ਠੰਡੇ ਸਵਾਸ ਜੇ ਲੈਣ ਵੀ ਲੱਗ ਪੈਂਦਾ ਹੈ। ਪੀਰੀ ਪਰ ਰਹੀ ਮੁਖ ਪਰ ਜਾ ਕੇ, ਮੂੰਹ ਉੱਪਰ ਕਹਿੰਦੇ ਪੀ ਲੱਤਣ ਪੈ ਰਹੀ, ਮੋਚਤ ਜਲ ਦੁਆ ਲੋਚਨ ਤਾਂ ਕੇ, ਉਹਦੇ ਦੋਵੇਂ ਨੇਤਰ ਕਈ ਵਾਰੀ ਜਲ ਛੱਡਣ ਅਥਰੂ ਗਿਰਨ ਲੱਗ ਪੈਂਦੇ ਹਾਂ। ਅਸ ਜਬ ਖੈਂਚ ਪ੍ਰੇਮ ਨੇ ਪ੍ਰੇਮ ਨਾ ਕੀਨੀ, ਰਾਜੇ ਦੇ ਪ੍ਰੇਮ ਨੇ ਜਦੋਂ ਸਤਿਗੁਰਾਂ ਨੂੰ ਖਿੱਚ ਜੀ ਕੀਤੀ, ਕਿਰਪਾ ਨਿਧਾਨ ਸਰਬ ਗਤ ਚੀਨੀ, ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੇ ਰਾਜੇ ਦੀ ਸਾਰੀ ਹਾਲਤ ਜਾਣ ਲਈ। ਚਿਤ ਵਿਓ ਤੇ ਕੋ ਕਰਨ ਨਿਹਾਲਾ, ਮਹਾਰਾਜ ਨੇ ਕਹਿੰਦੇ ਉਹਨੂੰ ਨਿਹਾਲ ਕਰਨ ਵਾਸਤੇ ਸੋਚਿਆ ਵਿਚਾਰਿਆ ਹੈ। ਜਾਸ ਕੋ ਪ੍ਰੇਮ ਬਿਹਾਲਾ, ਰਾਜੇ ਨੂੰ ਕਹਿੰਦੇ ਪ੍ਰੇਮ ਨੇ ਬੜਾ ਵਿਆਕਲ ਕਰ ਛੱਡਿਆ ਹੋਇਆ, ਤਾਹਾਂ ਚੱਲਣ ਕੀ ਮਨਸਾ ਧਾਰੀ, ਉਹ ਸ਼ਿਵਨਾਵ ਰਾਜੇ ਦੇ ਸਿੰਗਲਾ ਦੀ ਵਿਰਾਜ ਵੀ ਜਾਣ ਦੀ ਮਹਾਰਾਜ ਨੇ ਖਾਸ ਦੀ ਧਾਰਨ ਕਰ ਲਈ। ਸਹਿ ਨਾ ਸਕਤ ਬ੍ਰਿਹ ਭਗਤ ਜਪਾਰੀ, ਜਿਹੜਾ ਭਗਤਾਂ ਤੋਂ ਵਿਛੋੜਾ ਉਹਨੂੰ ਸਹਾਰ ਨਹੀਂ ਸਕਦੇ, ਛੇਤੀ ਮਿਲਣਿਆ ਚਾਹੁੰਦੇ। ਪ੍ਰੇਮ ਡੋਰ ਘਰ ਬੰਦੇ ਗੁਸਾਈ, ਪ੍ਰੇਮ ਦੀ ਡੋਰੀ ਦੇ ਨਾਲ ਜਗਤ ਦੇ ਮਾਲਕ ਸਤਿਗੁਰੂ ਨੂੰ ਇਹ ਰਾਜੇ ਨੇ ਬੰਨ ਲਿਆ। ਖੈਂਚੇ ਮਿਲਣ ਚਹਿਤ ਨਿਰਪਤਾਈ, ਖਿੱਚ ਪਈ ਹੈ ਰਾਜੇ ਨੂੰ ਮਹਾਰਾਜ ਮਿਲਣ ਦੇ ਤਾਈ ਚਾਹੁੰਦੇ। ਵੈਸੇ ਇੱਕ ਦਿਵਸ ਉਦਿਆਨਾ, ਇੱਕ ਦਿਨ ਦੀ ਗੱਲ ਹੈ, ਗੁਰੂ ਮਹਾਰਾਜ ਇਸ ਤਰ੍ਹਾਂ ਰਾਏ ਭੋਏ ਦੀ ਤਲਵੰਡੀ ਤੋਂ ਬਾਹਰ ਬਾਹਰ ਜੰਗਲ ਵਿੱਚ ਬੈਠੇ ਸੀ। ਮੈਂ ਤਹਿ ਗਯੋ ਸੰਗ ਮਰਦਾਨਾ, ਭਾਈ ਬਾਲਾ ਜੀ ਕਹਿੰਦੇ ਮੈਂ ਵੀ ਗਿਆ, ਮੇਰੇ ਨਾਲ ਮਰਦਾਨਾ ਵੀ ਸਤਿਗੁਰਾਂ ਦੇ ਕੋਲ ਬਾਹਰ ਬਾਹਰ ਚਲਿਆ ਗਿਆ। ਘਰ ਬੰਧਨ ਗੇ ਬੈਸ ਸਮੀਪਾ, ਇਹ ਗੁਰੂ ਅੰਗਦ ਸਾਹਿਬ ਜੀ ਅਸੀਂ ਦੋਵੇਂ ਜਾਣੇ ਜਦੋਂ ਮਹਾਰਾਜ ਨੂੰ ਮੱਥਾ ਟੇਕ ਕੇ ਉਹਨਾਂ ਦੇ ਕੋਲ ਬੈਠ ਗਏ। ਤਬ ਬੋਲੇ ਬੇਦੀ ਕੁਲ ਦੀਪਾ, ਬੇਦੀਆਂ ਦੇ ਕੁਲ ਦੇ ਦੀਵਾ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਸਾਨੂੰ ਦੋਹਾਂ ਨੀ ਹੋ ਬੋਲੇ, ਚੱਲ ਹੋ ਸੈਲ ਹਿਤ ਦੇਖਣ ਛੋਨੀ, ਚੱਲ ਵੀ ਭਾਈ ਮਰਦਾਨਾ ਬਾਲਾ ਧਰਤੀ ਦੇ ਉੱਪਰ ਆਪਾਂ ਦੇਖਣ ਚੱਲੀਏ ਸੈਲ ਕਰਨ ਦੇ ਬਹਾਨੇ। ਰਚਨਾ ਕੀਨ ਅਨੇਕ ਜਗ ਜੋਨੀ, ਜਿਹੜਾ ਸੰਸਾਰ ਦਾ ਕਾਰਨ ਰੂਪ ਪਰਮੇਸ਼ਰ ਜਿਵੇਂ ਉਹਨੇ ਤਰ੍ਹਾਂ ਤਰ੍ਹਾਂ ਦੀ ਰਚਨਾ ਕੀਤੀ ਹੈ, ਸ੍ਰਿਸ਼ਟੀ ਬਣਾਈ ਹੈ, ਦੇਖੀਏ ਸ਼ੈਲ ਦੇ ਬਹਾਨੇ। ਕਿਤੇ ਥਾਨ ਨਰ ਅਨਤ ਸੁਭਾਉ, ਇਹੋ ਜਿਹੇ ਅਸਥਾਨ ਆ ਜਿਨ੍ਹਾਂ ਦਾ ਸਾਡੇ ਦੇਸ਼ ਨਾਲੋਂ ਹੋਰ ਤਰ੍ਹਾਂ ਦਾ ਸੁਭਾਅ ਹੀ ਹੈ, ਭਾਵ ਜਦੋਂ ਜੰਮਦਾ ਉਦੋਂ ਧੁਆਂ ਮਾਰ ਕੇ ਰੋਂਦੇ ਆ, ਜਦੋਂ ਮਰ ਜਾਂਦਾ ਖਿੜਖਿੜਾ ਕੇ ਹੱਸਦੇ ਆ, ਲੁੱਡੀ ਪਾਉਂਦੇ ਆ। ਇਹੋ ਜਿਹੇ ਲੋਕਾਂ ਨੂੰ ਵੀ ਜਾ ਕੇ ਦੇਖੀਏ ਜਿਨ੍ਹਾਂ ਦਾ ਸਾਡੇ ਨਾਲ ਹੋਰ ਤਰ੍ਹਾਂ ਦਾ ਸੁਭਾਅ ਹੈ, ਉਹ ਇਹ ਅੱਗੇ ਜਾ ਕੇ ਸਾਖੀ ਜੀ ਆਈ ਜਾਣੀ ਹੈ। ਇੱਕ ਉਹ ਦੇਸ਼ ਵਿੱਚ ਗਏ ਅਤੇ ਦੇਖਿਆ ਅਤੇ ਉਹ ਜਦੋਂ ਮਰਿਆ ਜਾ ਦੇ ਕੇ ਅਤੇ ਉਹ ਨੱਚੀ ਟੱਪੀ ਜਾਣ, ਬਹੁਤ ਖੁਸ਼ੀਆਂ ਮਨਾਉਣ, ਢੋਲ ਸੰਖ ਵਜਾਉਣ, ਅਤੇ ਜਦੋਂ ਜੰਮ ਪਿਆ ਅਤੇ ਫਿਰ ਉਹ ਰੋਈ ਪਿੱਟੀ ਜਾਣ, ਜਾਂਗਰਾਂ ਮਾਰਨ। ਮਰਦਾਨਾ ਕਹਿੰਦੇ ਮਹਾਰਾਜ ਇੱਥੇ ਆ ਨਵੇਂ ਕੰਮ, ਜੰਮ ਤੋਂ ਰੋਂਦੇ ਪਿੱਟਦੇ ਆ, ਆ ਮਰੇ ਤੋਂ ਖੁਸ਼ੀਆਂ ਮਨਾਉਂਦੇ ਢੋਲ ਵਜਾਉਂਦੇ। ਮਹਾਰਾਜ ਕਹਿੰਦੇ ਵੀ ਇਹਨਾਂ ਨੂੰ ਪੁੱਛੋ ਵੀ ਕੀ ਗੱਲ ਹੈ, ਅਤੇ ਉਹ ਮਰਦਾਨਾ ਮਹਾਰਾਜ ਕੋਲ ਬੁਲਾ ਲਿਆ ਅਤੇ ਮਹਾਰਾਜ ਕਹਿੰਦੇ ਵੀ ਇਹ ਤੁਸੀਂ ਜੰਮਦਾ ਕਿਉਂ ਰੋਂਦੇ ਹੈ, ਕੀ ਤੁਹਾਨੂੰ ਗਿਆਨ ਆ, ਕੀ ਸਮਝ ਆ। ਕਹਿੰਦੇ ਵੀ ਜਦੋਂ ਮਹਾਰਾਜ ਜੰਮਦਾ ਨਾ ਪਰਮੇਸ਼ਰ ਨਾਲੋਂ ਵਿਛੜ ਜਾਂਦਾ ਹੈ, ਇਸ ਕਰਕੇ ਅਸੀਂ ਰੋਂਦੇ ਵੀ ਇਹ ਪਰਮੇਸ਼ਰ ਵੱਲੋਂ ਹੁਣ ਵਿਛੜ ਗਿਆ, ਹੁਣ ਔਖਾ ਹੋਊਗਾ, ਦੁਖੀ ਹੋਊਗਾ ਇੱਥੇ, ਅਤੇ ਹੁਣੇ ਮਰ ਗਿਆ ਇਸ ਕਰਕੇ ਹੱਸਦੇ ਵੀ ਪਰਮੇਸ਼ਰ ਨਾਲ ਜਾ ਮਿਲੀਏ, ਅਸੀਂ ਖੁਸ਼ੀਆਂ ਮਨਾਉਂਦੇ ਹਾਂ। ਮਹਾਰਾਜ ਕਹਿੰਦੇ ਦੋਹਾਂ ਰੂਪ ਦੇ ਵਿੱਚ ਹੀ ਤੁਹਾਨੂੰ ਅਗਿਆਨ ਹੈ, ਨਾ ਜੰਮ ਕੇ ਕਹਿੰਦੇ ਕੋਈ ਵਿਛੜਦਾ, ਨਾ ਮਰ ਕੇ ਜਾ ਕੇ ਮਿਲਦਾ। ਇਹ ਮਿਲਣ ਵਾਸਤੇ ਤਾਂ ਬਹੁਤ ਜਨਮਾਂ ਤੱਕ ਕਮਾਈ ਕਰਨੀ ਪੈਂਦੀ ਹੈ, ਫਿਰ ਕਿਤੇ ਮਿਲਾਪ ਹੁੰਦਾ, ਮਰ ਮੁਰ ਕੇ ਨਹੀਂ, ਇਹ ਤਾਂ ਮਰੀ ਜਾਂਦੇ ਜੰਮੀ ਰਹਿੰਦੇ, ਇਹ ਤਾਂ ਹਰ ਦੀਆਂ ਟਿੰਗਾਂ ਨੂੰ ਗੇੜਾ ਆਈ ਜਾਂਦਾ ਹੈ, ਇਹ ਤਾਂ ਐਵੇਂ ਤੁਹਾਡਾ ਅੰਨਾ ਅਗਿਆਨ ਹੈ, ਹਨੇਰੇ ਗਿਆਨ ਵੀ ਸਮਝੀ ਹੈ। ਸੋ ਇਸ ਤਰ੍ਹਾਂ ਇਹ ਮਹਾਰਾਜ ਕਹਿੰਦੇ ਵੀ ਜਿਸ ਦੇਸ਼ਾਂ ਵਿੱਚ ਸਾਡੇ ਨਾਲ ਹੋਰ ਤਰ੍ਹਾਂ ਦਾ ਲੋਕਾਂ ਦਾ ਸੁਭਾਅ ਹੈ, ਆਪਾਂ ਵੀ ਦੇਖੀਏ ਚੱਲ ਕੇ ਭਾਈ ਮਰਦਾਨਾ ਬਾਲਾ ਰਾਖਸ਼ ਰਹਿਣ ਥਾਨ ਹੈ ਕਾਉ, ਇਹੋ ਜਿਹੇ ਅਸਥਾਨ ਹੈ ਜਿੱਥੇ ਕਹਿੰਦੇ ਕੋਡੇ ਵਰਗੇ ਰਾਖਸ਼ ਰਹਿੰਦੇ ਹੈ, ਆਦਮ ਖਾਣੇ ਰਹਿੰਦੇ ਹੈ। ਕਿਤ ਧਰਮੀ ਕਿਤ ਅਗੀ ਬਸੰਤੇ, ਕਿਤੇ ਕਿਤੇ ਬੜੇ ਧਰਮੀ ਲੋਕ ਹੈ, ਕਿਤੇ ਵੱਡੇ ਵੱਡੇ ਪਾਪੀ ਵੀ ਬਸਦੇ ਹੈ। ਕਹੂੰ ਦੁਖੀ ਕਹਿ ਸੁਖੀ ਰਹੰਤੇ, ਕਿਤੇ ਬਹੁਤੇ ਦੁਖੀ ਬਸਦੇ ਹੈ, ਕਿਤੇ ਬਹੁਤੇ ਸੁਖੀ ਬਸਦੇ ਹੈ। ਨਿਗਮਾਗਮ ਕਿਤ ਕਥ ਹੈ ਪੁਰਾਣਾ, ਕਿਤੇ ਵੇਦਾਂ ਸ਼ਾਸਤਰਾਂ ਦੀਆਂ ਪੁਰਾਣਾਂ ਦੀਆਂ ਕਥਾਵਾਂ ਹੁੰਦੀਆਂ, ਲੋਕਾਂ ਨੂੰ ਸੁਣਾਉਂਦੇ ਹੈ, ਸਰੋਤੇ ਬਣ ਕੇ ਕਥਾ ਪੁਰਾਣਾਂ ਨੂੰ ਸੁਣਦੇ ਹੈ। ਕੀ ਜਗ੍ਹਾ ਤੇ ਕਹੂੰ ਤੁਰਕ ਹੈ ਪੜ੍ਹਤ ਕੁਰਾਨਾ, ਇਹੋ ਜਿਹੀਆਂ ਜਗ੍ਹਾ ਜਿੱਥੇ ਮੁਸਲਮਾਨ ਇਕੱਠੇ ਹੋ ਕੇ ਕੁਰਾਨ ਮਜੀਦ ਪੜ੍ਹਦੇ ਹਨ। ਦੇਸ਼ ਵਿਦੇਸ਼ਨ ਕੀ ਬਹੁ ਭਾਖਾ, ਦੇਸ਼ਾਂ ਦੇਸਾਂ ਪ੍ਰਦੇਸਾਂ ਦੀਆਂ ਬੜੀਆਂ ਵੱਖਰੀਆਂ ਵੱਖਰੀਆਂ ਬੋਲੀਆਂ ਹਨ। ਚੱਲ ਹੋ ਬਿਲੋਕਨ ਕੀ ਅਬਿਲਾਖਾ, ਭਾਈ ਮਰਦਾਨਾ ਬਾਲਾ ਜੇ ਤੁਹਾਨੂੰ ਕਹਿੰਦੇ ਵੇਖਣ ਦੀ ਚਾਹਨਾ ਹੈ ਤੇ ਸਾਡੇ ਨਾਲ ਚੱਲੋ। ਬਈ ਸੁਣ ਕਰ ਬਚਨ ਕਹਿਤ ਮਰਦਾਨਾ, ਭਾਈ ਬਾਲਾ ਜੀ ਕਹਿੰਦੇ ਆ ਮਰਦਾਨਾ ਜੀ ਸੁਣ ਕੇ ਮਹਾਰਾਜ ਨੂੰ ਬਚਨ ਕਹਿਣ ਲੱਗੇ। ਪ੍ਰਭੂ ਸਮਰੱਥ ਸਕਲ ਗੁਣ ਖਾਨ, ਪਰਮੇਸ਼ਰ ਰੂ ਸਮਰੱਥ ਸਾਰੇ ਗੁਣਾਂ ਦੀ ਖਾਣ, ਜਹ ਇੱਛਾ ਤੁਮ ਚੱਲ ਹੋ ਅਗਾਰੀ, ਜਿਵੇਂ ਤੁਹਾਡੀ ਇੱਛਾ ਹੈ ਤੁਸੀਂ ਅੱਗੇ ਅੱਗੇ ਚੱਲੋ। ਹੋ ਰਾਵਰ ਕੀ ਸਦਾ ਪਿਛਾਰੀ, ਤੁਸੀਂ ਮਹਾਰਾਜ ਦੋਵੇਂ ਜਾਣੇ ਆਪ ਜੀ ਦੀ ਆਗਿਆ ਵਿੱਚ ਹਮੇਸ਼ਾ ਪਿੱਛੇ ਪਿੱਛੇ ਚੱਲਾਂਗੇ। ਤੁਮ ਸਾਮ ਪ੍ਰਭ ਕੀ ਸਰਨ ਹਸ਼ੋਰੀ, ਤੁਹਾਡੇ ਵਰਗੇ ਮਹਾਰਾਜ ਸਮਰੱਥ ਦੀ ਸ਼ਰਨ ਨੂੰ ਛੱਡ ਕੇ, ਕਾਕੋ ਗਾਹੋ ਅਲੰਬ ਬਹੋਰੀ, ਫਿਰ ਅਸੀਂ ਹੁਣ ਕਿਹਦਾ ਆਸਰਾ ਫੜਾਂਗੇ। ਸੁਣੋ ਗੁਰੂ ਅੰਗਦ ਗਤ ਦਾਨੀ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮੁਕਤੀ ਦਾਤੇ, ਸੁਣੋ ਗੁਰੂ ਨਾਨਕ ਦੀ ਕਥਾ। ਬੰਦ ਪਾਨ ਪੁਨ ਮੈਂ ਕਹਿ ਬਾਨੀ, ਮਰਦਾਨੇ ਤੋਂ ਬਾਅਦ ਮੈਂ ਵੀ ਹੱਥ ਜੋੜ ਕੇ ਸਤਿਗੁਰਾਂ ਨੂੰ ਉਹ ਬਚਨ ਕਿਹਾ। ਦੀਨ ਦਿਆਲ ਰਾਖ ਨਿਜ ਸਾਥਾ, ਹੇ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਮੈਨੂੰ ਵੀ ਆਪਣੇ ਨਾਲ ਹੀ ਰੱਖੋ ਜੀ। ਤੁਮ ਸਾਮ ਦੇਖੋ ਔਰ ਨਾਥਾ, ਤੁਹਾਡੇ ਸਮਾਨ ਦਾ ਤੁਹਾਡੇ ਵਰਗਾ ਹੋਰ ਕੋਈ ਮੈਂ ਮਾਲਕ ਨਹੀਂ ਦੇਖ ਰਿਹਾ ਇਸ ਦੁਨੀਆਂ ਤੇ। ਸੁਣ ਕੇ ਬਚਨ ਪ੍ਰਸੀਦ ਵਿਸਾਲਾ, ਗੁਰੂ ਅੰਗਦ ਸਾਹਿਬ ਮੇਰੇ ਬਾਲੇ ਤੋਂ ਇਹੋ ਜਿਹੇ ਬਚਨ ਸੁਣ ਕੇ ਮਹਾਰਾਜ ਬਹੁਤ ਹੀ ਪ੍ਰਸੰਨ ਹੋ ਗਏ। ਭਈ ਪ੍ਰਦੋਖ ਉੱਠੇ ਤੇ ਕਾਲਾ, ਆਇਓ ਬਚਨ ਕਰਦਿਆਂ ਕਰ ਸ਼ਾਮ ਹੋ ਗਈ, ਰਾਤ ਪੈ ਚੱਲੀ ਤੇ ਮਹਾਰਾਜ ਫਿਰ ਉਥੋਂ ਜੰਗਲ ਚੋਂ ਉੱਠ ਖੜੋਤੇ। ਆਏ ਨਗਰ ਵਿਖੇ ਨਿਜ ਸਾਧਨਾ, ਨਗਰ ਦੇ ਜਿੱਥੇ ਆਪਣਾ ਘਰ ਸੀ ਉੱਥੇ ਮਹਾਰਾਜ ਚੱਲ ਕੇ ਆ ਗਏ। ਪ੍ਰਫੁੱਲਤ ਅਰਬਿੰਦ ਸੁਬਦਨਾ, ਜਿਵੇਂ ਕਵਲ ਖਿੜਿਆ ਹੁੰਦਾ ਇਸ ਤਰ੍ਹਾਂ ਦਾ ਮਹਾਰਾਜ ਮੁੱਖ ਕਵਲ ਖਿੜਿਆ ਹੋਇਆ। ਸਵਈਆ ਬੈਨ ਕਹਿ ਨਿਜ ਧਾਮ ਵਿਖੇ, ਹੇ ਦਰ ਭਾਈ ਬਾਲਾ ਭਾਈ ਮਰਦਾਨਾ ਆਪੋ ਆਪਣੇ ਘਰਾਂ ਵਿੱਚ ਬਚਨ ਕਹਿ ਰਹੇ ਮਾਂ ਪਿਓ ਤਾਏ। ਅਬ ਨਾਨਕ ਜੀ ਚੱਲ ਬੇ ਕਿਤ ਤਿਆਰਾ, ਮਾਂ ਪਿਤਾ ਜੀ ਹੁਣ ਗੁਰੂ ਨਾਨਕ ਸਾਹਿਬ ਜੀ ਕਿਸੇ ਪਾਸੇ ਨੂੰ ਚੱਲਣ ਲਈ ਤਿਆਰ ਹੋ ਗਏ। ਸੰਗ ਚੱਲੈ ਤਿੰਨ ਕੇ ਹਮ ਤਾਂ ਛਿਨ, ਭਾਈ ਬਾਲਾ ਜੀ ਆਪਣੇ ਪਿਓ ਚੰਦਰ ਭਾਨ ਨੂੰ ਤੇ ਭਾਈ ਮਰਦਾਨਾ ਜੀ ਆਪਣੇ ਪਿਓ ਨੂੰ ਕਹਿੰਦੇ ਵੀ ਅਸੀਂ ਦੋਵੇਂ ਨਾਲ ਚੱਲਾਂਗੇ ਉਹਨਾਂ ਦੇ। ਪ੍ਰੀਤ ਵਿਸਾਲ ਦਿਆਲ ਉਦਾਰਾ, ਕਿ ਸਤਿਗੁਰੂ ਦਿਆਲੂ ਕਿਰਪਾਲੂ ਆ ਸਾਡੇ ਨਾਲ ਬਹੁਤ ਪ੍ਰੀਤੀ ਕਰਦੇ ਹਨ। ਜਿਉਂ ਸੁਧ ਭੀ ਜਬ ਸ੍ਰੀ ਗੁਰ ਆਲਿਆ, ਇਸ ਤਰ੍ਹਾਂ ਦੀ ਖਬਰ ਸਾਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਆ ਪਹੁੰਚੀ ਹੈ। ਮਾਤ ਪਿਤਾ ਸੁਧ ਦੇਹੇ ਵਿਸਾਰਾ, ਮਾਤਾ ਪਿਤਾ ਨੇ ਕਹਿੰਦੇ ਸਰੀਰ ਦਾ ਜਿਹੜਾ ਅਚੇਤਾ ਭੁਲਾ ਦਿੱਤਾ ਹੈ। ਚਿੰਤ ਬਦੀ ਉਰ ਅੰਤਰ ਪੂਰ, ਆਪਣੇ ਹਿਰਦੇ ਵਿੱਚ ਮਾਂ ਪਿਓ ਦੇ ਬੜੀ ਤਕੜੀ ਚਿੰਤਾ ਵਧ ਗਈ ਹੈ। ਨਿਰੰਤਰ ਦੀਨ ਚੱਲ ਹੈ ਨਹਿ ਚਾਰਾ, ਹਾਂ ਇੱਕ ਰਸ ਦੀਨ ਹੋ ਰਹੇ ਹੈ ਮਹਾਰਾਜ ਤੇ ਕੋਈ ਚਾਰਾ ਨੀ ਚੱਲਦਾ ਬਸ ਨੀ ਚੱਲਦਾ। ਰਾਏ ਬੁਲਾਰ ਆਵਾਸ ਗਏ, ਹਾਂ ਇਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਕਾਲੂ ਜੀ ਲਾਲੂ ਜੀ ਕਹਿੰਦੇ ਜਿੱਥੇ ਰਾਏ ਬੁਲਾਰ ਦਾ ਘਰ ਉੱਥੇ ਗਏ ਹਨ। ਤਹ ਜਾਵਤ ਹੀ ਬਹੁ ਰੋਦਨ ਕੀਨ, ਉੱਥੇ ਜਾਂਦਿਆਂ ਸਾਰ ਮਾਤਾ ਨੇ ਤਾਂ ਬਹੁਤਾ ਰੋਣਾ ਸ਼ੁਰੂ ਕਰ ਦਿੱਤਾ। ਸ੍ਰੀ ਗੁਰ ਕੀ ਜਨਨੀ ਉਰ ਆਤੁਰ, ਗੁਰੂ ਮਹਾਰਾਜ ਜੀ ਜਿਹੜੀ ਮਾਤਾ ਹਿਰਦੇ ਵਿੱਚ ਬੜੀ ਵਿਆਕਲ ਹੈ। ਤਾਤ ਗਯੋ ਪ੍ਰਿਤ ਭਰਾਤ ਸੁਤੀਨ, ਵਾਹ ਪਿਓ ਵੀ ਗਿਆ ਉਹਨਾਂ ਦਾ ਭਰਾ ਕਾਲੂ ਵੀ ਗਿਆ ਤੇ ਨਹੀਂ ਗਏ ਇਸ ਰਾਏ ਬੁਲਾਰ ਕੋਲ। ਹੋਏ ਅਧੀਨ ਕਹੇ ਮੁਖ ਸੋ ਬਚ, ਬਹੁਤ ਹੀ ਅਧੀਨ ਦੇ ਹੋ ਕੇ ਮੁਖ ਦੇ ਸਾਥ ਬਚਨ ਕਹੇ ਤਿੰਨਾਂ ਨੇ। ਨਾਨਕ ਧਾਮ ਰੱਖੋ ਜਿਵ ਚੀਨੋ, ਇਹ ਰਾਏ ਬਲਾਰ ਜੀ ਜਿਵੇਂ ਤੁਸੀਂ ਜਾਣਦੇ ਹੋ ਗੁਰੂ ਨਾਨਕ ਸਾਹਿਬ ਜੀ ਨੂੰ ਇੱਥੇ ਘਰ ਵਿੱਚ ਰੱਖੋ ਜੀ। ਯੋ ਕਹਿ ਸਵਾਸ ਲਇਓ ਜਬ ਹੀ, ਇਸ ਤਰ੍ਹਾਂ ਦੇ ਜਦੋਂ ਬਚਨ ਕਹਿ ਕੇ ਸਾਰਿਆਂ ਨੇ ਲੰਮਾ ਜਾ ਹੌਂਕਾ ਲਿਆ। ਸੁਨ ਰਾਏ ਤਬੈ ਕਰਨ ਰਸ ਪੀਨੋ, ਇਸ ਵੇਲੇ ਕਹਿੰਦੇ ਇਸ ਤਰ੍ਹਾਂ ਸੁਣ ਕੇ ਜਿਹੜਾ ਰਾਏ ਬੁਲਾ ਰਿਹਾ ਕਰਨਾ ਰਸ ਵਿੱਚ ਪੀ ਗਿਆ, ਬਹੁਤ ਤਰਸ ਜਿਹਾ ਆ ਗਿਆ ਇਸ ਨੂੰ। ਭੁਜੰਗ ਛੰਦ ਤਬੈ ਰਾਏ ਭੇਜਿਓ ਉਮੀਦਾ ਜੋ ਦਾਸੂ, ਇਸ ਵੇਲੇ ਰਾਏ ਮਲਾਰ ਨੇ ਜਿਸ ਦਾਸ ਦਾ ਨਾਂ ਉਮੀਦਾ ਸੀ ਉਸਨੂੰ ਭੇਜਿਆ ਹੈ। ਤਪਾ ਤਾਤ ਕਾਲੂ ਕੇ ਜਾਵੋ ਸੋ ਪਾਸੂ, ਜਿਹੜਾ ਇਹ ਕਾਲੂ ਜੀ ਦਾ ਪੁੱਤਰ ਗੁਰੂ ਨਾਨਕ ਤਪ ਹੈ ਉਹਦੇ ਕੋਲ ਤੂੰ ਛੇਤੀ ਚਲਿਆ ਜਾ। ਕਰੋ ਬੰਦਗੀ ਜਾਏ ਆਗੈ ਕਨੇਰੀ, ਮੇਰੇ ਵੱਲੋਂ ਪਹਿਲਾਂ ਜਾ ਕੇ ਮਹਾਰਾਜ ਅੱਗੇ ਨਮਸਕਾਰ ਕਰਨੀ ਬਹੁਤ ਅਦਭ ਸਤਿਕਾਰ ਨਾਲ। ਦਇਆ ਧਾਰ ਦੀਦਾਰ ਦੀਜੈ ਬਿਦੇਰੀ, ਕਹਿਣਾ ਮੈਂ ਮਹਾਰਾਜ ਦਇਆ ਧਾਰ ਕੇ ਬਿਨਾਂ ਦੇਰੀ ਤੋਂ ਰਾਏ ਬੁਲਾਰ ਨੂੰ ਦਰਸ਼ਨ ਦੇਈਏ ਜੀ। ਉਮੀਦਾ ਗਇਓ ਬੇਗਬਾਨੀ ਅਲਾਈ, ਰਾਏ ਬੁਲਾਰ ਤੋਂ ਸੁਣ ਕੇ ਉਮੀਦਾ ਨਾਮ ਦਾ ਦਾਸ ਗਿਆ ਜਾ ਕੇ ਬੇਨਤੀ ਕਹੀ। ਤਪਾ ਜੀ ਤੋਂ ਮੈਂ ਬੰਦਗੀ ਰਾਏ ਗਾਏ, ਗੁਰੂ ਨਾਨਕ ਸਾਹਿਬ ਤਪਾ ਜੀ ਤੁਹਾਡੇ ਤਾਈ ਸਾਡੇ ਰਾਏ ਬੁਲਾਰ ਨੇ ਨਮਸਕਾਰ ਕਰੀ ਹੈ। ਇੱਕ ਵਾਰ ਐਕੈ ਦਦਾਰੰਗ ਦਈ ਜਾ, ਉਹਨਾਂ ਨੇ ਉਹ ਵੀ ਕਿਹਾ ਵੀ ਹੇ ਗੁਰੂ ਨਾਨਕ ਸਾਹਿਬ ਜੀ ਇੱਕ ਵਾਰ ਆ ਕੇ ਮੈਨੂੰ ਦਰਸ਼ਨ ਦੇਈਏ। ਜਿਤੰ ਫੇਰ ਜਾਨੋ ਭਯਾਨੋ ਕਰੀ ਜਾ, ਰਾਜੇ ਨੇ ਕਿਹਾ ਮਹਾਰਾਜ ਜਿੱਥੇ ਫੇਰ ਜਾਣਾ ਹੋਏ ਫਿਰ ਉਸ ਤਰਫ ਨੂੰ ਚਲੇ ਜਾਈਏ, ਪਰ ਇੱਕ ਵਾਰੀ ਮੈਨੂੰ ਜ਼ਰੂਰ ਦਰਸ਼ਨ ਦੇ ਜਾਈ। ਸਵਈਆ ਯੋ ਸੁਣ ਕੇ ਤਬ ਨਾਨਕ ਜੀ, ਯੋ ਮੇਧਾ ਦਾਸ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਤਜ ਆਸਨ ਕੋ ਤਿਹ ਸੰਗ ਪਧਾਰੇ, ਜਿੱਥੇ ਆਪ ਬੈਠੇ ਸੀ ਆਸਨ ਚੌਕੜਾ ਮਾਰ ਕੇ ਉਹ ਆਸਨ ਛੱਡ ਕੇ ਤੇ ਉਹਦੇ ਨਾਲ ਚਲੇ ਗਏ। ਰਾਏ ਹਿਰਦੈ ਸੁਖ ਸੋ ਬਿਗਸਾ, ਇੱਧਰ ਰਾਏ ਬੁਲਾਰ ਦਾ ਜਿਹੜਾ ਹਿਰਦੈ ਹੈ ਉਹ ਸੁਖ ਦੇ ਨਾਲ ਖਿੜ ਗਿਆ ਹੈ। ਨਿਜ ਪ੍ਰੀਤਮ ਕੋ ਜਬ ਰੂਪ ਨਿਹਾਰੇ, ਜਦੋਂ ਆਪਣੇ ਪ੍ਰੀਤਮ ਦਾ ਸੋਹਣਾ ਸਰੂਪ ਦੇਖਿਆ ਹੈ। ਉਠਤ ਭਾ ਮੰਚ ਉਪਰ ਤੇ, ਸਿਹੜੇ ਸਤਿਕਾਰ ਵਜੋਂ ਮਣਗ ਦੇ ਉਪਰੋਂ ਇਹ ਉੱਠਿਆ ਰਾਏ ਬੁਲਾਰ। ਇੱਕ ਸ੍ਰੀ ਗੁਰ ਜਾਏ ਕਕੀਨ ਨਿਵਾਰੇ, ਮਹਾਰਾ ਨੇੜੇ ਜਾ ਕੇ ਨੂੰ ਕਹਿੰਦੇ ਹਟਾਇਆ ਵੀ ਤੁਸੀਂ ਬਜ਼ੁਰਗ ਹੋ ਇਸ ਕਰਕੇ ਨਾ ਉਠੋ ਬੈਠੇ ਰਹੋ। ਬੰਧਨ ਕੀਨ ਅਧੀਨ ਭਇਓ, ਉਸ ਵੇਲੇ ਰਾਏ ਬੁਲਾਰ ਨੇ ਮਹਾਰਾ ਨੂੰ ਨਮਸਕਾਰ ਕੀਤੀ ਬਹੁਤ ਅਧੀਨ ਜਿਹਾ ਹੋਇਆ। ਮੁਖ ਭਾਖ ਬਿਨੈ ਨਿਜ ਊਚ ਬਿਠਾਰੇ, ਬੇਨਤੀ ਦੇ ਬਚਨ ਕਹਿ ਕੇ ਆਪਣੇ ਤੋਂ ਉੱਚੇ ਕਰਕੇ ਸਤਿਗੁਰਾਂ ਨੂੰ ਬਿਠਾਇਆ ਹੈ। ਪਾਤੁਰ ਮਾਤ ਤੁਮਾਰ ਬਿਰਹਾਤੁਰ, ਉਸ ਵੇਲੇ ਕਹਿਣ ਲੱਗਾ ਹੈ ਗੁਰੂ ਨਾਨਕ ਸਾਹਿਬ ਜੀ ਕੀ ਕਹਾਂ, ਆਪ ਜੀ ਦੇ ਮਾਤਾ ਪਿਤਾ ਬਹੁਤ ਬੇਅਕਲ ਹੈ। ਸਾਗਰ ਮੋਹ ਮਹਿ ਮਗਨਾਈ, ਜਿਹੜਾ ਮੋਹ ਰੂਪੀ ਸਮੁੰਦਰ ਉਹਦੇ ਵਿੱਚ ਮਹਾਰਾਜ ਤੁਹਾਡੇ ਮਾਤਾ ਪਿਤਾ ਡੁੱਬ ਰਹੇ ਹੈ। ਹੀਨ ਅਲੰਬ ਤਰੈ ਤੇਹ ਕਿਉਂ ਕਰ, ਕਿਉਂਕਿ ਆਸਰੇ ਤੋਂ ਬਗੈਰ ਮਹਾਰਾ ਇਹ ਕਿਵੇਂ ਤਰਨਾ। ਜਾਣਤ ਹੋ ਸਭ ਪੀਰ ਪਰਾਈ, ਮਹਾਰਾ ਦੂਸਰਿਆਂ ਦੀਆਂ ਜਿਹੜੀਆਂ ਪੀੜਾਂ ਉਹਨਾਂ ਨੂੰ ਅੰਤਰਜਾਮੀ ਹੋਣ ਕਰਕੇ ਸਾਰਾ ਜਾਣਦੇ ਹੀ ਹੋ ਨਾ। ਕਹਿ ਤਿੰਨ ਗਿਆਨਕ ਪੋਤ ਚੜਾਵੋ, ਮਾਤਾ ਮਹਾਰਾ ਆਪਣੇ ਮਾਤਾ ਪਿਤਾ ਨੂੰ ਗਿਆਨ ਦੇ ਜਹਾਜ਼ ਤੇ ਚੜਾ ਦਿਓ, ਗਿਆਨ ਦੇ ਦਿਓ। ਮੋਹ ਕਲੋਲ ਤੇ ਪਾਰ ਲੰਘਾ, ਇਸ ਕਰਕੇ ਮੋਹ ਰੂਪੀ ਜਿਹੜੀ ਲਹਿਰ ਜੀ ਛਾ ਲੈ ਤੂੰ ਪਾਲਗਾ ਤੂੰ ਮੋਹ ਛਡਾ ਦਿਓ, ਇਹਨਾਂ ਨੂੰ ਗਿਆਨ ਦੇ ਜਹਾਜ਼ ਤੇ ਚੜਾ ਦੇ, ਗਿਆਨ ਬਾਣ ਬਣਾ ਦਿਓ। ਨਾਤਰ ਹੋ ਕਰ ਤੀਰ ਮਿਲੋ, ਨਹੀਂ ਤਾਂ ਮਹਾਰਾਜ ਜਿਵੇਂ ਉਹ ਕੋ ਕਿਨਾਰਾ ਹੁੰਦਾ ਇਸ ਤਰ੍ਹਾਂ ਹੋ ਕੇ ਮਿਲੇ, ਇਹਨਾਂ ਦੇ ਘੋਲ ਰਿਹਾ ਕਰੋ, ਜੇ ਮੋਹ ਨਹੀਂ ਨਾਸ ਕਰਨਾ ਗਿਆਨ ਨਹੀਂ ਦੇਣਾ ਹੈ। ਧੀਰ ਸਰੀਰ ਧਰੈ ਸੁਖ ਪਾਈ, ਇਸ ਕਰਕੇ ਤੁਹਾਡੇ ਕੋਲ ਰਹਿਣ ਕਰਕੇ ਧੀਰ ਧਾਰਨਗੇ ਤੇ ਸਰੀਰ ਤੇ ਸੁਖ ਪਾਉਣਗੇ ਦੋਵੇਂ। ਰਾਏ ਜੀ ਕਾਰਜ ਜਾਨਕ ਜਾਨੋ, ਮਹਾਰਾਜ ਬੋਲੇ ਰਾਏ ਬੁਲਾਰ ਜੀ ਸਾਡੇ ਜਾਣ ਦਾ ਜਿਹੜਾ ਕਾਰਜ ਹੈ ਜ਼ਰੂਰੀ ਹੈ, ਜਾਣ ਲੈ। ਗਿਆਨ ਬਖਾਨਤ ਆਨਨ ਜੋਈ, ਜਿਹੜਾ ਮਾਤਾ ਪਿਤਾ ਨੂੰ ਤੁਸੀਂ ਗਿਆਨ ਦੇਣ ਵਾਸਤੇ ਸਾਨੂੰ ਮੁੱਖੋਂ ਕਹਿੰਦੇ ਹੋ, ਪਾਏ ਸਮਾਂ ਹੋਏ ਜਾਵਹਿ ਪ੍ਰਾਪਤ, ਕਹਿੰਦੇ ਕੋਈ ਸਮਾਂ ਹੋਊਗਾ ਤੇ ਇਹਨਾਂ ਨੂੰ ਪਰਮੇਸ਼ੁਰ ਦਾ ਗਿਆਨ ਵੀ ਆ ਪ੍ਰਾਪਤ ਹੋ ਜਾਏਗਾ। ਸੰਸਾਰ ਪਰੈ ਭਵ ਬੰਧਨ ਖੋਈ। ਸੰਸਾਰ ਦੇ ਬੰਧਨਾਂ ਨੂੰ ਗੁਆ ਕੇ ਤੇ ਸੰਸਾਰ ਸਮੁੰਦਰ ਤੋਂ ਪਾਰ ਪੈ ਜਾਣਗੇ ਦੋਵੇਂ। ਨੌਕਾ ਸੋ ਮੇਲ ਬਣਿਓ ਜਗ ਮਾਹੇ। ਉਹ ਜਿਹੜਾ ਹੈ ਬੁਲਾਰ ਇਸ ਸੰਸਾਰ ਦਾ ਜਿਹੜਾ ਮੇਲ ਜੋੜ ਹੈ, ਤਾਂ ਜਿਵੇਂ ਬੇੜੀ ਤੇ ਇਕੱਠੇ ਹੁੰਦੇ ਨਾ ਲੋਕ ਪਾਰ ਲੰਘਣ ਵਾਸਤੇ, ਉਹ ਬਣਿਆ ਹੋਇਆ। ਸੰਯੋਗ ਵਿਯੋਗ ਸਮੇਂ ਸਿਰ ਹੋਈ। ਸਮੇਂ ਅਨੁਸਾਰ ਕਹਿੰਦੇ ਸੰਯੋਗ ਵੀ ਹੋ ਜਾਂਦਾ, ਕੋਈ ਮਰਮੁਰ ਜਾਵੇ ਵਿਛੋੜਾ ਵੀ ਹੋ ਜਾਂਦਾ। ਗਿਆਨੀ ਸਮਾਨ ਰਹੇ ਜੁਗ ਤੇ ਜਗ। ਪਰ ਵਹੀ ਜਿਹੜਾ ਰਾਏ ਬੁਲਾਰ ਗਿਆਨਵਾਨ ਪੁਰਸ਼ ਹੈ, ਉਹ ਸੰਸਾਰ ਦੇ ਵਿੱਚ ਕਹਿੰਦੇ ਦੋਹਾਂ ਤੋਂ ਇੱਕੋ ਜੇ, ਦੋਹਾਂ ਵਿੱਚ ਇੱਕੋ ਜਿਹਾ ਹੀ ਰਹਿੰਦਾ ਹੈ। ਸ਼ੋਕ ਨਾ ਹੋਏ ਹਰ ਖੰਤ ਨ ਕੋਈ। ਉਹਨੂੰ ਮਰਨੇ ਕਰਕੇ ਵਿਛੋੜ ਕਰਕੇ ਸੋਗਾ ਨਹੀਂ ਹੁੰਦਾ, ਜਦੋਂ ਕੋਈ ਮਿਲ ਜਾਂਦਾ ਫਿਰ ਉਹਨੂੰ ਕੋਈ ਮਿਲ ਕੇ ਖੁਸ਼ੀ ਨਹੀਂ ਹੁੰਦੀ ਹੈ। ਰਾਏ ਭਨੈ ਮੁਖ ਜੋ ਅਰਬਿੰਦ। ਉਸ ਵੇਲੇ ਰਾਏ ਬੁਲਾਰ ਕਹਿੰਦਾ ਮਹਾਰਾਜ ਤੁਹਾਡਾ ਜੋ ਕਵਲ ਵਰਗਾ ਮੁਖ ਹੈ, ਨਿਦੇਸ਼ ਬਣੀ ਮਕਰੰਦ ਤੁਮਾਰੀ। ਜਿਹੜੀ ਆਗਿਆ ਹੈ ਮਹਾਰਾਜ, ਇਹ ਜਿਵੇਂ ਕਵਲ ਦੇ ਵਿੱਚ ਮਕਰੰਦ ਹੁੰਦੀ ਆ ਬਣ ਰਹੀ ਹੈ। ਮੋਹ ਮਨ ਰੀਤ ਮਲਿੰਦ ਕੀ ਚਾਹਤ। ਜਿਹੜਾ ਮਨ ਦੀ ਰੀਤੀ ਹੈ ਭੋਰੇ ਵਰਗੀ ਹੈ, ਚਾਹੁੰਦਾ ਆ ਜੇ ਕਰਨਾ ਪ੍ਰਕਾਸ਼ ਤੁਮਾਰੀ, ਤੁਹਾਡੀ ਕਿਰਪਾ ਦਾ ਪ੍ਰਕਾਸ਼ ਹੋ ਜਾਵੇ। ਚਾਤ੍ਰਿਕ ਚਿੱਤ ਸ਼ਾਂਤ ਸੀ ਚਾਹਤ। ਜਿਹੜਾ ਚਿੱਤ ਹੈ ਮਾਰਾ ਪਪੀਹੇ ਵਰਗਾ, ਇਸ ਤਰ੍ਹਾਂ ਆਪ ਜੀ ਦੇ ਬਚਨ ਬਾਣੀ ਸਵੰਤੀ ਬੂੰਦ ਵਰਗੇ ਉਹਨਾਂ ਨੂੰ ਚਾਹੁੰਦਾ ਹੈ। ਰਸਨਾ ਘਨ ਸੀ ਬਕ ਬਾਰੀ। ਆਪ ਜੀ ਦੀ ਜਿਹੜੀ ਮਾਰਾ ਜਵਾਨ ਹੈ ਬੱਦਲ ਵਰਗੀ ਹੈ, ਤੇ ਉਸ ਰਸ ਜਵਾਨ ਚੋਂ ਜਿਹੜੇ ਬਚਨ ਹੈ ਉਹ ਮਾਰਾ ਉਹ ਪਾਣੀ ਵਰਗੇ ਹੈ। ਆਪ ਕਰੋ ਫੁਰਮਾਇਸ਼ ਕੋ। ਆ ਮਾਰਾ ਮੈਨੂੰ ਕੋਈ ਨਾ ਕੋਈ ਮਾਰਾ ਫੁਰਮਾਇਸ਼ ਕਰੋ, ਆਗਿਆ ਕਰੋ ਜੀ। ਇੱਕ ਸੇਵ ਕਰੋ ਸਫਲੀ ਸੋ ਹਮਾਰੀ। ਇਸ ਕਰਕੇ ਮਾਰਾ ਮੈਂ ਤੁਹਾਡੀ ਕੋਈ ਨਾ ਕੋਈ ਇੱਕ ਅੱਧੀ ਸੇਵਾ ਜ਼ਰੂਰ ਕਰਾਂ ਤੇ ਮੇਰੀ ਸਫਲਤਾ ਹੋਵੇ। ਮੋਹ ਤੇ ਨਾ ਸੇਵ ਭਈ ਤੁਮਰੀ। ਗੁਰੂ ਨਾਨਕ ਸਾਹਿਬ, ਅਜੇ ਤੱਕ ਮੈਥੋਂ ਤੁਹਾਡੀ ਕੋਈ ਖਾਸ ਸੇਵਾ ਹੋ ਨਹੀਂ ਸੀ। ਜਾਂ ਤੇ ਰਿਦਾ ਥਿਰਤਾ ਨਹ ਪਾਵੇ। ਇਸ ਕਰਕੇ ਮੇਰਾ ਮਨ ਜਿਹੜਾ ਮਾਰਾ ਟਿਕਾਓ ਨਹੀਂ ਪਾ ਰਿਹਾ ਹੈ। ਇਹਾ ਰਹੋ ਤਬ ਹੇਰਤ ਹੋ ਪਗ। ਗੁਰੂ ਨਾਨਕ, ਜੇ ਤੁਸੀਂ ਇੱਥੇ ਰਹਿੰਦੇ ਰਹੋਗੇ ਮੈਂ ਤੁਹਾਡੇ ਚਰਨਾਂ ਨੂੰ ਤੱਕਦਾ ਰਹਾਂਗਾ। ਸੁਣ ਸੁਣੋ ਬਚ ਹੀ ਹੁਲ ਸਾਵੇ। ਕੰਨਾਂ ਨਾਲ ਬਚਨ ਸੁਣਾਗਾ, ਹਿਰਦਾ ਮੇਰਾ ਖਿੜਿਆ ਖੁਸ਼ ਰਹੇਗਾ। ਹੇ ਜਗ ਨਾਇਕ, ਹੇ ਗਤ ਦਾਇਕ, ਹੇ ਸੰਸਾਰ ਦੇ ਮਾਲਕ, ਹੇ ਮੁਕਤੀ ਦੇਣ ਵਾਲੇ ਗੁਰੂ ਨਾਨਕ ਸਾਹਿਬ, ਹੇ ਸਭ ਲਾਇਕ ਪ੍ਰੋਖ ਰਹਾਵੇ, ਹੇ ਸਭ ਤਰ੍ਹਾਂ ਕਰਕੇ ਯੋਗਤਾ ਰੱਖਣ ਵਾਲੇ ਮਹਾਰਾਜ, ਤੁਸੀਂ ਪ੍ਰੋਖ ਹੋ ਕੇ ਰਹੇ ਹੋ, ਗੋਤ ਹੋ ਕੇ ਰਹਿ ਰਹੇ ਹੋ। ਪੂਰਨ ਰੂਪ ਪਰਾਤਮ ਪਾਵਨ, ਤਾਂ ਤੁਸੀਂ ਪੂਰਨ ਰੂਪ ਹੈ ਪਰਾਤਮਾ ਦਾ ਪਵਿੱਤਰ। ਸ੍ਰੀ ਪਰਮੇਸ਼ਰ ਮੋਹ ਦਰਸਾਵੇ, ਤਾਂ ਮਹਾਰਾਜ ਤੁਸੀਂ ਪਰਮੇਸ਼ਰ ਰੂਪ ਹੀ ਦਿਸ ਰਹੇ ਹੋ। ਸ੍ਰੀ ਗੁਰ ਆਨੰਦ ਬੈਨ ਭਨੈ। ਗੁਰੂ ਮਹਾਰਾਜ ਸੁਣ ਕੇ ਮੁਖ ਤੋਂ ਬਚਨ ਕਹਿਣ ਲੱਗੇ, ਜਿਵ ਸ਼ਾਹੇ ਸਰੀਰ ਤੇ ਸੰਗ ਹਮਾਰੇ। ਰਾਏ ਬੁਲਾਰ, ਜਿਵੇਂ ਸਰੀਰ ਦੇ ਨਾਲ ਛਾਇਆ ਰਹਿੰਦੀਆਂ, ਤੂੰ ਸਾਡੇ ਨਾਲ ਰਹੇਗਾ। ਨੀਤ ਰਹੋ ਥਿਰ ਚੀਤ ਕਰੋ, ਹਮੇਸ਼ਾ ਛਾਇਆ ਬਣ ਰਹੇਗਾ, ਚਿਤ ਨੂੰ ਵੀ ਇਸ ਸਤਿਕਾਰ। ਹੋਰ ਪ੍ਰੀਤ ਭਰਾ ਸ਼ਰਧਾ ਸੋ ਤੁਮਾਰੇ। ਹਿਰਦੇ ਵਿੱਚ ਕਹਿੰਦੇ ਸ਼ਰਧਾ ਕਰਕੇ ਅਨਪ੍ਰੀਤੀ ਨਾਲ ਭਰਿਆ ਹੋਇਆ ਤੁਹਾਡਾ ਹਿਰਦਾ। ਇੱਕ ਸਪੈ ਫੁਰਮਾ ਆਇਸ ਆਇਸ, ਇੱਕ ਦੀ ਪਰਮੇਸ਼ਰ ਦੀ ਸਾਡੇ ਉੱਪਰ ਆਗਿਆ ਹੈ, ਉਹਦੇ ਕੋਲ ਹੀ ਸਾਡੀ ਫਰਮਾਇਸ਼, ਉਹਦੇ ਕੋਲ ਹੀ ਲੈਣ ਦੇਣ ਦੀ ਸਿਫਾਰਿਸ਼ ਕਰਦੇ ਹਾਂ। ਜਾਂ ਸਮ ਕੋਏ ਨ ਆਨ ਉਦਾਰੇ। ਜਿਸ ਪਰਮੇਸ਼ਰ ਵਰਗਾ ਹੋਰ ਕੋਈ ਸਖੀ ਦਾਤਾ ਨਹੀਂ ਹੈ ਦੁਨੀਆਂ ਵਿੱਚ। ਹੱਥ ਨਮੇ ਇਹ ਠਾਂ ਰਹਿਣਾ। ਬਾਕੀ ਰਾਏ ਬੁਲਾਰੇ, ਸੱਚੀ ਗੱਲ ਹੈ, ਸਾਡਾ ਇੱਥੇ ਰਹਿਣਾ ਜਾਂ ਕਿਤੇ ਚਲੇ ਜਾਣਾ ਸਾਡੇ ਹੱਥ ਵਿੱਚ ਨਹੀਂ ਹੈ। ਕਰਤਾਰ ਅਧੀਨ ਲਖੋ ਵਿਦ ਸਾਰੇ। ਸਾਰੀਆਂ ਵਿਧੀਆਂ ਜਿਹੜੀਆਂ ਕਰਤਾਰ ਦੇ ਅਧੀਨ ਜਾਣ ਲੋ, ਕਰਤਾਰ ਜਿੱਥੇ ਭੇਜਦਾ ਉੱਥੇ ਸਾਨੂੰ ਜਾਣਾ ਹੀ ਪੈਂਦਾ ਹੈ। ਰਾਏ ਬੁਲਾਰ ਆਨੰਦ ਮੈਂ ਹੋ ਕਰ। ਉਸ ਵੇਲੇ ਰਾਏ ਬੁਲਾਰ ਬੜਾ ਭਾਰੀ ਆਨੰਦ ਵਿੱਚ ਹੋ ਕੇ, ਬੰਧਨ ਕੀਨ ਪਦੰ ਅਰ ਬਿੰਦੂ, ਉਸ ਵੇਲੇ ਮਹਾਰਾਜ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ। ਛੂਟ ਗਏ ਭਵ ਬੰਧਨ ਜਾ ਸਕੇ। ਇਸ ਰਾਏ ਬੁਲਾਰ ਦੇ ਸੰਸਾਰ ਦੇ ਜਿਹੜੇ ਮੋਹ ਮਮਤਾ ਦੇ ਬੰਧਨ ਹੈ ਛੁੱਟ ਗਏ ਖੁੱਲ ਗਏ। ਮਤ ਭਇਓ ਮਕਰੰਦ ਮਲਿੰਦੂ, ਜਿਵੇਂ ਭੋਰਾ ਕਹਿੰਦੇ ਮਕਰੰਦ ਤੇ ਮਸਤ ਹੋ ਜਾਂਦਾ, ਉਹ ਮਸਤ ਹੋ ਗਿਆ ਭੋਰੀ ਵਾਂਗ। ਲੇ ਰਸ ਤੂਸ਼ਨ ਹੋਏ ਰਹਿਓ, ਇਸ ਤਰ੍ਹਾਂ ਮਹਾਰਾਜ ਦੇ ਰਸ ਲੈ ਕੇ ਚੁੱਪ ਹੋ ਗਿਆ। ਨਿਜ ਰੂਪ ਜੋ ਆਦਰ ਦੈ ਸੁਧ ਬਿੰਦੂ, ਜਿਨ੍ਹਾਂ ਦਾ ਆਪਣਾ ਰੂਪ ਕਹਿੰਦੇ ਆਦ ਤੋਂ ਲੈ ਕੇ ਸ਼ੁੱਧ ਸਰੂਪ ਹੈ, ਉਹਦੇ ਵਿੱਚ ਜਾਣ ਕੇ ਇਸਨੇ ਪ੍ਰਾਪਤ ਪੂਰਨ ਤਾਂ ਸੁਖ ਕੋ, ਉਸ ਕਹਿੰਦੇ ਪੂਰਨ ਸੁਖ ਨੂੰ ਇਹਨੇ ਪ੍ਰਾਪਤ ਕਰ ਲਿਆ ਹੈ। ਕਮਲਾਨਨ ਹੇਰ ਗੁਰੂ ਜੁਗ ਬਿੰਦੂ, ਹਾਂ ਕਮਲ ਵਰਗੇ ਮੁਖ ਵਾਲੇ ਜਿਹੜੇ ਗੁਰੂ ਨਾਨਕ ਸਾਹਿਬ ਗੋਬਿੰਦ ਰੂਪ ਹੈ ਪਰਮੇਸ਼ਰ ਰੂਪ, ਉਹਨਾਂ ਨੂੰ ਤੱਕ ਕੇ ਕਰੁਣਾ ਬਹੁ ਕੀਨ ਨਿਹਾਲ ਕਰਿਓ, ਹਾਂ ਗੁਰੂ ਨਾਨਕ ਸਾਹਿਬ ਨੇ ਬਹੁਤ ਹੀ ਮਿਹਰ ਕਰਕੇ ਇਸ ਨੂੰ ਨਿਹਾਲੋ ਨਿਹਾਲ ਕਰਦਾ ਹੈ। ਜੇ ਕੇ ਸਮ ਈਠਨ ਹੈ ਬਿਬ ਕੋਈ, ਜਿਸ ਗੁਰੂ ਨਾਨਕ ਸਾਹਿਬ ਜੀ ਦੇ ਵਰਗਾ ਦੂਸਰਾ ਹੋਰ ਕੋਈ ਜਾਂ ਰਾਇ ਬਲਾਰ ਵਰਗਾ ਪ੍ਰੇਮੀ ਪਿਆਰਾ ਨਹੀਂ ਕੋਈ ਹੈ। ਪੁਨ ਹੋਏ ਵਿਦਾ ਤਹ ਤੇ ਉੱਠ ਸ੍ਰੀ ਗੁਰ, ਇਸ ਤਰ੍ਹਾਂ ਮਹਾਰਾ ਰਾਇ ਬਲਾਰ ਤੋਂ ਵਿਦਾ ਹੋ ਕੇ ਉੱਥੋਂ ਉੱਠ ਕੇ ਆਏ ਗਏ ਘਰ ਜਾਮਨ ਹੋਈ, ਜਦੋਂ ਰਾਤ ਜੀ ਹੋ ਗਈ ਹੈ ਤੇ ਉਸ ਤਰ੍ਹਾਂ ਘਰ ਵਿੱਚ ਆ ਪਹੁੰਚੇ ਹੈ। ਵਿਛੜਿਓ ਨਾ ਚਾਹੇ ਹਾ ਕੁਛ ਹਾਥ ਨਹੀਂ ਨਿਜ, ਮਾਤਾ ਪਿਤਾ ਹੁਣ ਵਿਛੜਿਆ ਨਹੀਂ ਚਾਹੁੰਦੇ ਹੈ ਤੇ ਆਪਣੇ ਹੱਥਾਂ ਵਿੱਚ ਕੁਝ ਹੈ ਨਹੀਂ ਹੈ ਦੋਹਾਂ ਦੇ। ਜਾਂ ਵਿਧਵ ਸੋਂ ਢਿਗ ਰੂਪ ਅਲੋਈ, ਜਿਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦੇ ਸਰੂਪ ਨੂੰ ਹਮੇਸ਼ਾ ਆਪਣੇ ਕੋਲ ਹੀ ਦੇਖ ਰਹਿਣ, ਕਹਿੰਦੇ ਕੋਈ ਹੱਥ ਵੱਸ ਦੀ ਗੱਲ ਨਹੀਂ ਹੈ ਤੇ ਕੋਈ ਉਪਰਾਲਾ ਸ਼ੀਲਾ ਨਹੀਂ ਹੈ, ਮਾਤਾ ਪਿਤਾ ਨੂੰ ਸੁਝਦਾ ਹੈ ਜਿਵੇਂ ਆਖਰੀ ਵਾਰ ਵਾਰ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਨੂੰ। ਧਰ ਧਿਆਨ ਲਇਓ ਔਰ ਤਾਂਛਨ, ਕਹਿੰਦੇ ਉਸ ਵੇਲੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਧਿਆਨ ਧਾਰ ਲਿਆ ਹੈ। ਸੁਠ ਧਰੁਵ ਕੀਓ ਨਿਸ ਬਾਸੁਰ ਸੋਈ, ਉਹ ਸੁੰਦਰ ਜਿਹੜਾ ਧਿਆਨ ਹੈ ਰਾਤ ਦਿਨ ਕਹਿੰਦੇ ਆਪਣੇ ਮਨ ਵਿੱਚ ਧਰੁਵ ਕੀ ਹੈ ਅਚਲ ਹੋ ਕੇ ਟਿਕਾ ਲਿਆ ਪਕਾ ਲਿਆ ਹੈ ਮਾਤਾ ਪਿਤਾ ਨੇ, ਇਸ ਤਰ੍ਹਾਂ ਜਿਵੇਂ ਗੁਰੂ ਮਹਾਰਾਜ ਦੇ ਇੱਥੋਂ ਵਿਦਾ ਹੋ ਕੇ ਉਹ ਸ਼ਿਵ ਨਾਮ ਰਾਜੇ ਕੋਲ ਸਿੰਗਲਾ ਦੀਪ ਵਿੱਚ ਚਲੇ ਗਏ, ਜਿਵੇਂ ਉਹਦੀ ਆਪ ਜੀ ਨੇ ਪਰਖ ਵੀ ਕੀਤੀ ਅਤੇ ਰਾਜੇ ਨੇ ਵੀ ਆਪ ਜੀ ਦੀ ਉਹ ਪਦਮਣੀਆਂ ਰਾਹੀਂ ਜਿਹੜੀਆਂ ਵੀ ਸੇਵਾਵਾਂ ਜੀ ਉਹਨਾਂ ਨੂੰ ਭੇਜ ਕੇ ਪ੍ਰੀਖਿਆ ਜੀ ਕੀਤੀ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਗੋਂ ਉਹਨਾਂ ਨੂੰ ਉਪਦੇਸ਼ ਦੇ ਕੇ ਸ਼ਾਂਤ ਕਰ ਦਿੱਤਾ, ਨਿਹਾਲੋ ਨਿਹਾਲ ਕਰ ਦਿੱਤਾ। ਗਾਸ਼ੋ ਪੁੱਤੀ ਰਾਜ ਕੁਵਾਰ ਨਾਮ ਭਣੋ ਸਜ ਦੋ ਸੁਵਾਰ, ਸੋ ਇਹ ਇਤਿਹਾਸ ਵਿੱਚ ਜਿਹੜਾ ਅਗਲਾ ਪ੍ਰਸੰਗ ਹੈ ਉਹ ਜਿਵੇਂ ਵੀ ਆਏਗਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਸਮਾਂ ਹੋਇਆ ਸੀ ਸਮਾਪਤੀ ਹੈ ਜੀ। ਵਿਛੜਿਓ ਨਾ ਚਾਹੇ ਕਛ ਹਾਥ ਨਹੀਂ ਨਿਜ, ਜਾਂ ਬਿਦ ਸੋਂ ਢਿਗ ਰੂਪ ਅਲੋਈ, ਧਰ ਧਿਆਨ ਲਇਓ ਔਰ ਤਾਂ ਛਿੰਨ ਮੈਂ, ਸੁਠ ਧਰੁਵ ਕੀਓ ਨਿਸ ਬਾਸੁਰ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਵਮੈ ਦੁਖ ਪੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਏ, ਆਏ ਪ੍ਰਭ ਸ਼ਰਣ ਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਤੇਰੇ ਸੋ ਚਰੇ ਪਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਚਾਰਨ ਹਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਚਾਰਨ ਹਾਰ ਤੂੰ ਠਾਕੁਰ